ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਔਰ ਕਥਾ ਕਹਿ ਬਹੁ ਸਮਝਾਏ ਤੀਨ ਮਹੂਰਤ ਜਬੈ ਬਿਤਾਏ ਤੇਹ ਛਿਨ ਚਲ ਆਏ ਸ੍ਰੀ ਨਾਨਕ ਉੱਠੇ ਸਿੱਖ ਅਵ ਲੋਕ ਅਚਾਨਕ ਔਰ ਕਥਾ ਕਹਿ ਬਹੁ ਸਮਝਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਮਹਾਨ ਦੀਵਾਨ ਸਜ ਰਹੇ ਪ੍ਰਕਾਸ਼ ਸੇਵਾ ਦੇ ਨਾਲ ਕੁਛ ਸਮਾਂ ਗੁਰਬਾਣੀ ਦਾ ਪਾਠ ਜਾਪ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ, ਜਿਸ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ ਸਪੁੱਤਰਾਂ ਦੀ ਵੀ ਪਰਖ ਕੀਤੀ। ਉਸ ਤੋਂ ਬਾਅਦ ਜਿਹਨਾਂ ਗੁਰਸਿੱਖਾਂ ਨੇ ਸਿੱਖੀ ਧਾਰੀ ਹੈ, ਸਿਕਸ਼ਾ ਲੈ ਕੇ ਫਿਰ ਉਹਨਾਂ ਦੀ ਪਰਖ ਕਰਨੀ ਸ਼ੁਰੂ ਕੀਤੀ ਸੀ। ਜੋ ਪ੍ਰਸੰਗ ਆਪਾਂ ਪੜ੍ਹ ਸੁਣ ਰਹੇ ਹਾਂ ਕੱਲ੍ਹ ਦੇ ਜੀਵਨ ਵਿੱਚ, ਜਿਸ ਤਰ੍ਹਾਂ ਆਪ ਜੀ ਨੇ ਸਿੱਖੀ ਦੀ ਪਰਖ ਲਈ ਤਾਨਕ ਰੂਪ ਧਾਰਨ ਕਰ ਲਿਆ ਸੀ, ਜਿਵੇਂ ਸੀ ਜੇ ਲੋਕ ਹੈ ਆਪਣੇ ਨਾਲ ਕੁੱਤੇ ਅਤੇ ਕੁੱਤੀਆਂ ਜਿਹੀਆਂ ਸੂਰੀਆਂ ਜਿਹੀਆਂ ਲਈ ਫਿਰਦੇ ਹੁੰਦੇ ਹੈ, ਗਿੱਦੜ ਕੁੱਟ ਜੇ ਫਿਰਦੇ ਹੁੰਦੇ ਹੈ, ਇਸ ਤਰ੍ਹਾਂ ਦੇ ਬਣ ਕੇ ਆਪ ਜੀ ਹੱਥ ਵਿੱਚ ਕਣਕ ਦਾ ਸਲੋਤਰ ਘੁੰਗਰੀਆਂ ਵਾਲਾ ਫੜ ਲਿਆ ਹੈ ਅਤੇ ਬਾਹਰ ਨਾਲ ਲੈ ਕੇ ਚੱਲ ਪਏ ਸਨ। ਸਾਂਗ ਜਾ ਦੇਖ ਕੇ ਸਿੱਖ ਭਰਗ ਬੇਵੀ ਮਹਾਰਾਜ ਤੋਂ ਦੀਵਾਨੇ ਮਸਤਾਨੇ ਹੋ ਗਏ। ਜਿਹੜੇ ਮਗਰ ਆ ਗਏ ਉਹਨਾਂ ਨੂੰ ਪੁੱਛਦੇ ਵੀ ਤੁਸੀਂ ਕਿਵੇਂ ਆ ਰਹੇ, ਕੌਣ ਹੋ? ਉਹ ਕਹਿੰਦੇ ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ। ਉਹ ਜਦੋਂ ਕਹਿੰਦੇ ਉਦੋਂ ਹੀ ਭਰਾ ਦੇ ਕੇ ਸੋਟਾ ਜਿਹਾ ਮਾਰ ਦਿੰਦੇ। ਇਸ ਤਰ੍ਹਾਂ ਕਈ ਤਾਂ ਸੁੱਟਿਆਂ ਦੀ ਮਾਰ ਖਾ ਕੇ ਭੱਜ ਭੱਜ ਆਏ। ਕੁਝ ਵਿੱਚੋਂ ਜਿਹੜੇ ਕਹਿੰਦੇ ਸੀ ਵੀ ਕੁਝ ਹੋ ਜਾਏ, ਅਸੀਂ ਤਾਂ ਮਰਨਾ ਮੰਡ ਲਿਆ, ਮਰ ਜਾਵਾਂਗੇ ਪਰ ਮਹਾਰਾਜ ਦੇ ਸਾਥ ਨਹੀਂ ਛੱਡਣਾ ਹੈ। ਉਹ ਫਿਰ ਨਾਲ ਰਹੇ ਨੇ, ਅੱਗੇ ਜਾ ਕੇ ਉਹ ਵੀ ਵਾਪਸ ਆ ਗਏ। ਜਦੋਂ ਜ਼ਿਆਦਾ ਸੁੱਟੇ ਜੇ ਵੱਜੇ, ਫਿਰ ਇਸ ਤਰ੍ਹਾਂ ਹੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਰਹਿ ਗਏ ਸਨ। ਇਹਨਾਂ ਨੂੰ ਕਿਹਾ ਵੀ ਪੁਰਖਾ ਤੁਸੀਂ ਕਿਵੇਂ ਖੜ੍ਹੇ ਹੋ? ਕਹਿਣ ਲੱਗੇ ਮਹਾਰਾਜ ਅਸੀਂ ਤੁਹਾਡੇ ਸਿੱਖ ਸੇਵਕ ਹਾਂ, ਮਾਰਨਾ ਚਾਹੁੰਦੇ ਮਾਰ ਲਓ, ਜਿਉਂਦੇ ਰੱਖਣਾ ਜਿਉਂਦੇ ਰੱਖ ਲਓ, ਅਸੀਂ ਤਾਂ ਤਨ ਮਨ ਤਨ ਸਭ ਕੁਛ ਹੀ ਆਪ ਨੂੰ ਸਮਰਪਿਤ ਕਰ ਦਿੱਤਾ ਹੋਇਆ। ਫਿਰ ਕਹਿੰਦੇ ਵੀ ਸਾਡਾ ਬਚਨ ਮੰਨੋਗੇ? ਕਹਿੰਦੇ ਹਾਂਜੀ ਮਹਾਰਾਜ ਖਿੜੇ ਮੱਥੇ ਮੰਨਾਂਗੇ। ਕਹਿ ਲੱਗੇ ਵੀ ਸਾਡੇ ਕੋਲ ਨਾ ਇੱਥੇ ਰਹਿ, ਇੱਥੋਂ ਦੌੜ ਲਾ ਭੱਜ ਜਾ। ਅਤੇ ਦੌੜ ਲਾਉਂਦੇ ਭੱਜਿਆ ਜਾਂਦੇ ਹਾਂ, ਜੇ ਤੂੰ ਸਾਡੇ ਵੱਲੇ ਤੱਕਿਆ ਤਾਂ ਆਪਣਾ ਕੀਤਾ ਪਾਏਗਾ। ਫਿਰ ਲੈਣਾ ਜੀ ਸਹਿ ਮਹਾਰਾਜ ਵਿਚਾਰਿਆ ਵੀ ਸਾਡਾ ਤਾਂ ਪਰਮ ਹੈ ਵੀ ਗੁਰੂ ਕਾ ਬਚਨ ਜਿਵੇਂ ਹੋਵੇ ਉਹ ਖਿੜੇ ਮੱਥੇ ਮੰਨਣਾ ਹੈ। ਫਿਰ ਉਹਦੇ ਫੁੱਲ ਚੜਾਏ, ਉਸੇ ਤਰ੍ਹਾਂ ਹੀ ਫਿਰ ਜਿਵੇਂ ਮਹਾਰਾਜ ਨੇ ਕਿਹਾ ਵੀ ਪੂਰੀ ਬਾਹ ਲਾ ਕੇ ਭੱਜ ਜਾ, ਦੌੜ ਲਾਈ। ਅਤੇ ਦੌੜ ਲਾਏ ਤਾਂ ਫਿਰ ਸਾਧਾ ਚੜ੍ਹਦਾ ਹੀ ਹੈ। ਕਰਤਾਰਪੁਰ ਵਿੱਚ ਆ ਗਏ, ਉੱਥੇ ਸਲੋਤਰ ਜੇ ਖਾ ਖੂ ਕੇ ਜਿਹੜੇ ਸਿੱਖ ਬੈਠੇ ਵਿਚਾਰਾਂ ਕਰਦੇ, ਚੁਗਲੀਆਂ ਜਿਹੀਆਂ ਕਰਦੇ ਸੀ, ਚੁਗਲ ਬਣੇ ਹੋਏ, ਇਹਨਾਂ ਦਾ ਸਾਜਾ ਚੜਿਆ ਹੋਇਆ ਦੇਖ ਕੇ ਇਹਨਾਂ ਨੂੰ ਪੁੱਛ ਪੜਤਾਲ ਵੀ ਤੁਹਾਡੇ ਨਾਲ ਕਿਵੇਂ ਹੋਈ, ਕਿਵੇਂ ਸਾਜਾ ਚੜਿਆ ਹੈ। ਇਹ ਫਿਰ ਸਮਝ ਆਉਣ ਲੱਗੇ ਵੀ ਇਹ ਤਾਂ ਮਹਾਰਾਜ ਸਾਡੀ ਪਰਖ ਕਰ ਰਹੇ ਹੈ, ਪਿੱਛੇ ਵੀ ਇਹ ਪਰਖ ਹੁੰਦੀ ਰਹੀ ਹੈ। ਉਹ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਸ਼ੇਰ ਜਿਹਾ ਬਣਾ ਲਿਆ ਸੀ, ਮੂਰਤ ਰਾਜੇ ਕੋਲ ਚਲੇ ਗਏ ਸੀ ਉਹਦੀ ਪਰਖ ਕਰਨ ਲਈ, ਅਤੇ ਕਹਿੰਦੇ ਸਨ ਵੀ ਜਿਹੜਾ ਸਾਡਾ ਸ਼ੇਰ ਹੈ ਇਹ ਤਾਂ ਰਾਜੇ ਦੇ ਪੁੱਤਰ ਦਾ ਮਾਸ ਖਾਂਦਾ ਹੈ। ਇਹ ਖੜਾ ਕਰ ਦਿੱਤਾ ਸੀ, ਰਾਜੇ ਨੇ ਪੁੱਤਰ ਲਿਆ ਦਿੱਤਾ ਸੀ। ਇਸ ਤਰ੍ਹਾਂ ਜਦੋਂ ਅੱਗੇ ਖੜਾ ਕਰ ਦਿੱਤਾ, ਫਿਰ ਉਹ ਪਰਖ ਵਿੱਚ ਪੂਰਾ ਦਿੱਤਾ, ਦੇਖ ਕੇ ਉਹਦਾ ਜੱਗ ਵੀ ਸੰਪੂਰਨ ਕਰ ਦਿੱਤਾ, ਬਾਕੀ ਵੀ ਬਖਸ਼ਿਸ਼ ਕਰਤੀ। ਇਸੇ ਤਰ੍ਹਾਂ ਇੰਦਰ ਦੇਵਤਾ ਨੇ ਅਤੇ ਅਗਨੀ ਦੇਵਤਾ ਨੇ ਵੀ ਉਹ ਸ਼ੇ ਰਾਜੇ ਦੀ ਪਰਖ ਕੀਤੀ ਸੀ। ਇੰਦਰ ਬਾਜ ਬਣ ਗਿਆ ਸੀ, ਅਗਨੀ ਦੇਵਤਾ ਉਹ ਕਪੂਤਰ ਬਣ ਗਿਆ ਸੀ, ਅਤੇ ਸ਼ਿਵੀ ਰਾਜੇ ਦੀ ਝੋਲੀ ਵਿੱਚ ਅੱਡ ਗਿਆ ਸੀ। ਪਿੱਛੇ ਬਾਜ ਜਿਹੜਾ ਉਹ ਮੇਰਾ ਸ਼ਿਕਾਰ ਹੈ, ਉਸਨੇ ਕਿਹਾ ਵੀ ਇਹਨੂੰ ਝੋਲੀ 'ਚੋਂ ਬਾਹਰ ਕੱਢ, ਕਹਿੰਦਾ ਮੇਰੀ ਸ਼ਰਨ ਪੈ ਗਿਆ ਹੈ, ਸ਼ਰਨ ਆਏ ਦੀ ਮੈਂ ਜਾਨ ਬਚਾਉਣੀ, ਰਕਸ਼ਾ ਕਰਨੀ ਹੈ। ਕਹਿਣ ਲੱਗਿਆ ਮੇਰਾ ਤਾਂ ਇਹ ਭੋਜਨ ਹੈ, ਨਹੀਂ ਫਿਰ ਮੈਂ ਭੁੱਖਾ ਤਿਆਇਆ ਮਰਾਂਗਾ, ਤੈਨੂੰ ਪਾਪ ਲੱਗੂ, ਦੋਸ਼ ਲੱਗੂ। ਕਹਿੰਦਾ ਹਾਂ ਇਹ ਨਹੀਂ ਹੁਣ ਮੈਂ ਦੇ ਸਕਦਾ, ਤੇਰਾ ਜਿਹੜਾ ਭੋਜਨ ਮੈਂ ਆਪਣਾ ਸਰੀਰ ਦੇ ਵਿੱਚੋਂ ਦੇ ਦਿੰਦਾ। ਪੱਟ ਪਾੜ ਕੇ ਫਿਰ ਉਹ ਮਾਸ ਜਿਹਾ ਕੱਢ ਕੱਢਕੇ ਦੇਣ ਲੱਗਿਆ, ਪਾਲੜ 'ਤੇ ਜਿੱਧਰ ਕਬੂਤਰ ਗਿਆ ਦੂਜੇ ਪਾਸੇ ਮਾਸ ਰੱਖਿਆ ਹੈ। ਅਤੇ ਇਸ ਤਰ੍ਹਾਂ ਕਹਿੰਦੇ ਉਹ ਫਰਕ ਵਾਸਤੇ ਫਿਰ ਕਬੂਤਰ ਦਾ ਵਜਨ ਜਿਹਾ ਵਧਾਤਾ, ਉਹਦੇ ਪੂਰਾ ਨਹੀਂ ਹੋ ਰਿਹਾ ਮਾਸ ਪਾਲੜੇ ਵਿੱਚ। ਰਾਜਾ ਜਿਹਾ ਜਦੋਂ ਫਿਰ ਛੁਰੀ ਮਾਰਨ ਲੱਗਿਆ, ਫਿਰ ਹੱਥ ਫੜ ਲਿਆ ਸੀ ਇਸਦਾ ਵੀ ਸ਼ਾਬਾਸ਼ ਤੇਰੇ, ਤੂੰ ਵੀ ਆਪਣੇ ਧਰਮ ਦੇ ਵਿੱਚ ਪੂਰਾ ਪੱਕਾ ਹੈ। ਇਸ ਤਰ੍ਹਾਂ ਇਹ ਸਮੇਂ ਸਮੇਂ ਅਨੁਸਾਰ ਬੜਿਆਂ ਬੜਿਆਂ ਦੀਆਂ ਪਰਖਾਂ ਹੁੰਦੀਆਂ ਰਹੀਆਂ। ਤਾਂ ਮਹਾਰਾਜ ਨੇ ਪਰਖ ਕੀਤੀ ਹੈ, ਤੁਸੀਂ ਕਿਉਂ ਭਰਮ ਗਏ ਭਟਕ ਗਏ? ਉਹ ਸਮਝਾਇਆ ਬੁਝਾਇਆ ਸੀ ਲਹਿਣਾ ਜੀ ਨੇ। ਤਿੰਨ ਘੜੀਆਂ ਤੋਂ ਬਾਅਦ ਜਿਵੇਂ ਗੁਰੂ ਨਾਨਕ ਸਾਹਿਬ ਜੀ ਫਿਰ ਵਾਪਸ ਮੁੜ ਆਏ ਸੀ, ਫਿਰ ਪਰਖ ਲਈ ਕੁਝ ਆਪ ਜੀ ਨੇ ਬਚਨ ਕੀਤੇ ਸਨ, ਫਿਰ ਸਲੋਤਰ ਜੇ ਮਾਰੇ ਸਨ, ਉਹ ਕੁਝ ਜਿਹੜਾ ਬਾਕੀ ਰਹਿੰਦਾ ਪ੍ਰਸੰਗ ਪਰਖ ਦਾ ਉਹ ਅੱਜ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਔਰ ਕਥਾ ਕਹਿ ਬਹੁ ਸਮਝਾਏ ਸ੍ਰੀ ਲਹਿਣਾ ਜੀ ਨੇ, ਪਾ ਗੁਰੂ ਅੰਗਦ ਸਾਹਿਬ ਜੀ ਨੇ ਹੋਰ ਕਈ ਤਰ੍ਹਾਂ ਦੀਆਂ ਰਾਜਿਆਂ ਮਹਾਰਾਜਿਆਂ ਦੀਆਂ ਪਰਖਾਂ ਦੀਆਂ ਕਥਾਵਾਂ ਕਰ ਕਹਿ ਕਹਿ ਕੇ ਗੁਰਸਿੱਖਾਂ ਨੂੰ ਸਮਝਾਇਆ ਬੁਝਾਇਆ ਹੈ। ਤੀਨ ਮਹੂਰਤ ਜਬੈ ਬਿਤਾਏ, ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸੋਂ ਦੌੜ ਲਾ ਕੇ ਆ ਕੇ ਇੱਥੇ ਤਿੰਨ ਘੜੀਆਂ ਉਹ ਬਤੀਤ ਕੀਤੀਆਂ, ਮਹੂਰਤ ਦੋ ਘੜੀਆਂ ਦਾ ਹੁੰਦਾ, ਇਸ ਕਰਕੇ ਛੇ ਘੜੀਆਂ ਬਣ ਜਾਣਗੀਆਂ। ਜਦੋਂ ਛੇ ਘੜੀਆਂ ਬਤੀਤ ਕੀਤੀਆਂ ਹਨ, ਤੇਹ ਚਿੰਨ ਚੱਲ ਆਏ ਸ੍ਰੀ ਨਾਨਕ, ਛੇ ਘੜੀਆਂ ਤੋਂ ਬਾਅਦ ਜਿੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਅਤੇ ਹੋਰ ਗੁਰਸਿੱਖ ਸੇਵਕ ਬੈਠੇ ਵਿਚਾਰਾਂ ਕਰ ਰਹੇ ਸੀ, ਉੱਥੇ ਗੁਰੂ ਨਾਨਕ ਸਾਹਿਬ ਜੀ ਚੱਲ ਆਏ ਹਨ। ਉੱਥੇ ਸਿੱਖ ਅਵ ਲੋਕ ਅਚਾਨਕ, ਅਚਨ ਚੇਤ ਗੁਰੂ ਮਹਾਰਾਜ ਨੂੰ ਆਇਆ ਵੇਖ ਕੇ ਜਿੰਨੇ ਗੁਰਸਿੱਖ ਹੈ ਸਤਿਕਾਰ ਵਜੋਂ ਉੱਠ ਖੜੋਤੇ ਹਨ। ਬੰਦਹ ਹੱਥ ਬੰਦਨਾ ਕਰਹੀ, ਸਾਰੇ ਗੁਰਸਿੱਖ ਹੱਥ ਜੋੜ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰਾਂ ਕਰ ਰਹੇ ਹਨ। ਭੈ ਅਚਰਜ ਯੁਤ ਬਚਨ ਉਚਰਹੀ, ਬੜੇ ਡਰਦੇ ਸਹਿਤ ਬੜੇ ਅਚਰਜਾ ਸਹਿਤ ਹੋਏ ਹੋਏ ਬਚਨਾ ਉਚਰਹੀ, ਕੋਈ ਬਚਨ ਨਹੀਂ ਕਹਿੰਦੇ, ਬੜਾ ਡਰ ਜਾਏ ਅਤੇ ਬਹੁਤ ਹੱਕੇ ਬੱਚੇ ਜੇ ਸਿੱਖ ਹੋਏ ਹੈ, ਕੋਈ ਬਚਨ ਨਹੀਂ ਕਹਿ ਰਹੇ ਹਨ। ਗੁਰ ਕੇ ਕੱਟ ਮਹਿ ਤਾਂਬਰ ਕੁਪੀਨ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਸ ਵੇਲੇ ਲੱਕ ਦੇ ਨਾਲ ਉਹ ਲਾਲ ਰੰਗ ਦਾ ਕੱਪੜਾ ਜਿਹਾ ਬੰਨਿਆ ਹੋਇਆ, ਲੰਗੋਟੀ ਜੀ ਪਾਈ ਹੋਈ ਹੈ, ਕੁਲ ਹੈ ਸੀਸ ਪਰ ਕੁਤਕਾ ਲੀਨ, ਸੀਸ ਦੇ ਉੱਪਰ ਕੁਲ ਹੈ ਜੀ ਰੱਖੀ ਹੋਈ ਹੈ, ਉਸ ਜਿਵੇਂ ਫਕੀਰਾਂ ਵਾਲੀ ਸੱਤ ਤਾਕੀਆਂ ਦੀ ਸੱਤ ਪਹਿਲੂਆਂ ਦੀ ਬਣੀ ਹੋਈ ਹੈ, ਕਿਤਾਬ ਬਾਂਦਰ ਦੀ ਟੋਪੀ ਜੀ ਹੁੰਦੀ ਨਾ ਜੱਜ ਕਮੀਜ਼ ਲੈ ਫਿਰਦੇ ਹੈ, ਇੱਕ ਹੁੰਦੀ ਫਕੀਰਾਂ ਵਾਲੀ ਜਿਨ੍ਹਾਂ ਨੇ ਘਰ ਬਾਰ ਛੱਡਿਆ ਭਗਤੀ ਵਿੱਚ ਹੀ ਲੀਨ ਹੈ, ਬਹੁਤ ਰਹਿਤ ਹੈ। ਇਸ ਤਰ੍ਹਾਂ ਕਹਿੰਦੇ ਹੋ ਜਿਹੜੀ ਫਕੀਰਾਂ ਵਾਲੀ ਉਹ ਸੱਤ ਪਹਿਲੂਆਂ ਵਾਲੀ ਸੱਤ ਟਾਕੀਆਂ ਵਾਲੀ ਕੁਲੀ ਜੀ ਸੀਸ ਲਈ ਕੁਲਾ ਲਈ ਹੋਈ ਹੈ ਤੇ ਆਪਣੇ ਹੱਥ ਵਿੱਚ ਇੱਕ ਸੋਟਾ ਫੜਿਆ ਹੋਇਆ ਹੈ, ਔਰ ਦਕੂਲ ਨਾ ਉੱਪਰ ਕੋਈ, ਔਰ ਆਪਣੇ ਸਰੀਰ ਦੇ ਉੱਪਰ ਕੋਈ ਕੱਪੜਾ ਨਾ ਕੋਈ ਚਾਦਰਾ ਹੈ ਨਾ ਕੋਈ ਚੋਲਾ ਹੈ। ਜਿਨ ਬਹੁ ਨਰ ਕੀ ਦੁਰਮਤ ਖੋਈ, ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਹੁਤੇ ਪੁਰਸ਼ਾਂ ਦੀ ਖੋਟੀ ਮਤ ਗੁਆਈ ਖਤਮ ਕੀਤੀ ਹੈ, ਉਹ ਸਿੱਖਾਂ ਦੀ ਪਰਖ ਲਈ ਇਹੋ ਜਿਹਾ ਭੇਖ ਬਣਾਇਆ ਹੋਇਆ ਹੈ। ਜਬ ਸਿੱਖ ਚਰਨਨ ਪਰ ਸਿਰ ਧਾਰ ਹੈ, ਜਦੋਂ ਕੋਈ ਸਿੱਖ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਤੇ ਸੀਸ ਰੱਖਦਾ ਹੈ, ਕੁਤਕਾ ਏਕ ਪੀਠ ਮਹਿ ਮਾਰ ਹੈ, ਗੁਰੂ ਨਾਨਕ ਸਾਹਿਬ ਜੀ ਜਦੋਂ ਮੱਥਾ ਟੇਕਦਾ ਨਾ ਪਿੱਠ ਤੇ ਢੂਹੀ ਤੇ ਬਣਾ ਸਵਾਰ ਕੇ ਸੋਟਾ ਮਾਰਦੇ ਹਨ। ਅਚਰਜ ਭਏ ਤੂਸ਼ਨੀ ਠਾਨੀ, ਇੰਨੇ ਸਿੱਖ ਹੈ ਬੜੇ ਅਚਰਜੇ ਹੋ ਗਏ, ਹੱਕੇ ਬੱਕੇ ਜੇ ਹੋ ਗਏ ਅਤੇ ਬੜੀ ਸਭ ਨੇ ਚੁੱਪ ਜੀ ਕਰ ਲਈ, ਕੋਈ ਬੋਲਦੇ ਨਹੀਂ ਹਨ। ਲੱਖ ਗਤੀ ਕੁਛ ਜਾਏ ਨ ਜਾਣੀ, ਗੁਰੂ ਨਾਨਕ ਸਾਹਿਬ ਦੀ ਜਿਹੜੀ ਗਤੀ ਰੀਤੀ ਹੈ ਲਖਣੇ ਤੋਂ ਰਹਿਤ ਹੈ, ਕੋਈ ਸਮਝਣੀ ਨਹੀਂ ਜਾਂਦੀ ਹੈ ਵੀ ਅੱਜ ਮਹਾਰਾਜ ਕੀ ਕਰੀ ਜਾਂਦੇ, ਅਸੀਂ ਮੱਥਾ ਟੇਕਦੇ ਮਹਾਰਾਜ ਸੋਟੇ ਮਾਰਦੇ ਹਨ। ਸਭ ਕੇ ਇਸੀ ਪ੍ਰਕਾਰ ਪ੍ਰਹਾਰੇ, ਜਿੰਨੇ ਸਿੱਖਾਂ ਨੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਸਾਰਿਆਂ ਦੇ ਕਹਿੰਦੇ ਇਸੇ ਤਰ੍ਹਾਂ ਢੂਹੇ ਵੀ ਸੋਟੇ ਜੇ ਮਾਰੇ ਹਨ। ਬਹਰੋ ਸ੍ਰੀਮੁਖ ਬਚਨ ਉਚਾਰੇ, ਸੋਟੇ ਸੁੱਟੇ ਜੇ ਮਾਰ ਕੇ ਫਿਰ ਗੁਰਸਿੱਖਾਂ ਨੂੰ ਉਹ ਸਤਿਗੁਰਾਂ ਨੇ ਬਚਨ ਕਹੇ ਹਨ। ਦੋਹਰਾ ਕਿਉਂ ਬੈਠੇ ਤੁਮ ਕੌਣ ਹੋ, ਲੱਗੇ ਕਿਵੇਂ ਵੀ ਇੱਥੇ ਤੁਸੀਂ ਇਹ ਪਿਛੋਕੜੇ ਜੇ ਮਾਰ ਕੇ ਬੈਠੇ ਹੋ, ਦੱਸੋ ਤੁਸੀਂ ਕੌਣ ਹੋ। ਗਮ ਨਹੁ ਨਿਜ ਨਿਜ ਥਾਏ, ਤੁਹਾਡੇ ਨੀ ਕੋਈ ਲੱਗਦੇ, ਆਪੋ ਆਪਣੇ ਘਰਾਂ ਨੂੰ ਚਲੇ ਜਾਓ, ਨਹੀਂ ਤਾਂ ਹੋਰ ਸੋਟੇ ਮਾਰਾਂਗੇ। ਕਾਜ ਤੁਮਾਰੋ ਨਹਿ ਕਛੂ, ਸਾਡੇ ਨਾਲ ਤੁਹਾਡਾ ਕੋਈ ਕੰਮ ਕਾਜ ਨਹੀਂ, ਕੋਈ ਵਾਹ ਵਾਸਤਾ ਹੈ ਨਹੀਂ। ਦੂਰਨ ਨਿਕ ਸੋਹਤਾਏ, ਕਹਿੰਦੇ ਦੌੜ ਕੇ ਇੱਥੋਂ ਨਿਕਲ ਜਾਓ, ਭੱਜ ਜਾਓ ਇੱਥੋਂ, ਨਹੀਂ ਤਾਂ ਮਾਰਾਂਗੇ ਤੁਹਾਨੂੰ। ਚੌਪਈ ਡਰਤ ਜੋ ਜੋਰ ਕਰ ਸਿੱਖਣ ਭਾਖਾ। ਵਰਸਵੇਰੇ ਸਿੱਖਾਂ ਨੇ ਡਰਦਿਆਂ ਹੋਇਆਂ ਹੱਥ ਜੋੜ ਕੇ ਮਾਰਾਂ ਨੂੰ ਬਚਣ ਕਿਹਾ। ਹਮ ਤੁਮਰੇ ਸਿੱਖ ਭੇ ਗਤ ਕਾਂਖਾ। ਤੁਸੀਂ ਮਹਾਰਾਜ ਤੁਸੀਂ ਕਹਿੰਦੇ ਕੌਣ? ਅਸੀਂ ਤਾਂ ਮਹਾਰਾ ਮੁਕਤੀ ਦੀ ਇੱਛਾ ਰੱਖ ਕੇ 84 ਦੇ ਚੱਕਰ ਤੋਂ ਛੁੱਟਣ ਵਾਸਤੇ ਤੁਹਾਡੇ ਸਿੱਖ ਬਣੇ ਹਾਂ ਜੀ। ਜਬ ਹੈ ਸਿੱਖ ਕੋ ਨਾਮ ਸੁਲੇ। ਜਦੋਂ ਕੋਈ ਬਈ ਮੈਂ ਮਹਾਰਾ ਤੁਹਾਡਾ ਸਿੱਖ ਹਾਂ ਨਾ, ਇਉਂ ਨਾਮ ਜਾ ਲੈਂਦਾ ਹੈ। ਕੁਤਕਾ ਏਕ ਪੀਠ ਮਹਿ ਦੇ। ਇੱਕ ਜਿਹੜਾ ਸੁੱਟ ਹੈ ਪਿੱਠ ਪਿੱਛੇ ਟੂਈ ਤੇ ਬਣਾ ਸਵਾਰ ਕੇ ਠੋਕ ਦਿੰਦੇ ਮਾਰ ਦਿੰਦੇ। ਅਸਗਤ ਸ੍ਰੀ ਗੁਰ ਕੀ ਸਭ ਦੇਖਾ। ਇਸ ਤਰ੍ਹਾਂ ਦੀ ਹਾਲਤ ਜੀ ਜਦੋਂ ਸਾਰਿਆਂ ਨੇ ਗੁਰੂ ਮਹਾਰਾਜ ਦੀ ਦੇਖੀ ਹੈ, ਭਾਗੇ ਮਨ ਭੈ ਭਇਓ ਵਿਸੇਖਾ। ਸਾਰਿਆਂ ਸਿੱਖਾਂ ਦੇ ਮਨ ਦੇ ਵਿੱਚ ਬੜਾ ਭਾਰੀ ਡਰ ਪੈ ਹੋਇਆ। ਫਿਰ ਤਾਂ ਸਭ ਦੌੜਾਂ ਲਾ ਕੇ ਭੱਜ ਗਏ ਹਨ। ਈਖਦ ਹੀ ਬੈਠੇ ਰਹਿ ਗਏ। ਐਵੇਂ ਥੋੜੇ ਜੇ ਕਹਿੰਦੇ ਬਾਕੀ ਬੈਠੇ ਰਹਿ ਗਏ ਹਨ। 300 ਪੁੰਨ ਪੂਛਤ ਪ੍ਰਭ ਭਏ। ਜਿਹੜੇ ਥੋੜੇ ਜੇ ਬੈਠੇ ਉਹਨਾਂ ਨੂੰ ਵੀ ਮਹਾਰਾਜ ਨੇ ਫਿਰ ਪੁੱਛਿਆ ਹੈ, ਕਬ ਕੇ ਸਿੱਖ ਬਣੇ ਹੋ ਮੇਰੇ? ਦੱਸੋ ਸਾਡੇ ਕਦੋਂ ਕਦੇ ਤੁਸੀਂ ਸਿੱਖ ਬਣੇ ਹੋ? ਦੇਹੋ ਬਤਾਏ ਨਾ ਲਾਵੋ ਦੇਰੇ। ਤੇਰੀ ਦੂਰੀ ਨਾ ਢਿਲਜੀ ਨਾ ਲਾਏ, ਛੇਤੀ ਦੇਖ ਕੇ ਦੱਸੋ ਵੀ ਅਸੀਂ ਫਲਾਨੇ ਸਮੇਂ ਸਿੱਖ ਬਣੇ ਸੀ, ਉਦੋਂ ਉਪਦੇਸ਼ ਲਿਆ ਸੀ। ਸੁਣ ਕੇ ਸਿੱਖਣ ਬੈਨ ਅਲਾਏ। ਜਿਹੜੇ ਥੋੜੇ ਜੇ ਸਿੱਖ ਹੈ ਉਹਨਾਂ ਨੇ ਮਹਾਰਾਜ ਦੇ ਅੱਗੇ ਇਸ ਤਰ੍ਹਾਂ ਦੇ ਬਚਨ ਕਹੇ ਹਨ, ਹੈ ਤਬ ਕੇ ਜਬ ਆਪ ਬਣਾਏ। ਇਸ ਤਰ੍ਹਾਂ ਜਦੋਂ ਤੋਂ ਸਾਨੂੰ ਮਹਾਰਾਜ ਤੁਸੀਂ ਚਰਨਾਮਤ ਦਿੱਤੀ ਸੀ, ਗੁਰਮੰਤਰ ਮੂਲ ਮੰਤਰ ਬਖਸ਼ਿਆ ਸੀ, ਜਦੋਂ ਦੇ ਤੁਸੀਂ ਸਿੱਖ ਬਣਾਏ ਹੈ ਉਦੋਂ ਦੇ ਅਸੀਂ ਮਹਾਰਾਜ ਤੁਹਾਡੇ ਸਿੱਖ ਬਣੇ ਹੋਏ ਹਾਂ। ਰਾਵਰ ਕੋ ਪਰਵਾਹ ਨ ਕੋਈ। ਮਹਾਰਾਜ ਭਾਵੇਂ ਆਪ ਜੀ ਨੇ ਸਾਨੂੰ ਉਪਦੇਸ਼ ਦੇ ਦਿੱਤਾ, ਗੁਰਮੰਤਰ ਬਖਸ਼ਦਾ ਸਿੱਖ ਬਣਾ ਲਿਆ, ਪਰ ਫਿਰ ਵੀ ਆਪ ਜੀ ਨੂੰ ਤਾਂ ਕਿਸੇ ਦੀ ਕੋਈ ਪਰਵਾਹ ਨਹੀਂ। ਸ਼ਰਨ ਪਰੇ ਹਮ ਚਾਹ ਦੁੱਖ ਖੋਈ। ਅਸੀਂ ਮਹਾਰਾਜ ਸਿੱਖ ਵੜ ਕੇ ਤੁਹਾਡੇ ਸ਼ਰਨ ਵਿੱਚ ਪਏ, ਆਪਣੇ ਦੁੱਖ ਗੁਆਇਆ ਚਾਹੁੰਦੇ ਹਾਂ। ਕਹਤੇ ਕੰਪੈ ਬਚਨ ਨ ਆਵੇ। ਕਹਿੰਦੇ ਕਹਿੰਦੇ ਕਹਿੰਦੇ ਕੰਬਦੇ ਹੈ ਮੂੰਹ ਤੋਂ ਜਵਾਨ ਤੋਂ, ਜਿਹੜਾ ਬਚਨ ਵੀ ਪੂਰਾ ਪੂਰਾ ਨਹੀਂ ਆਉਂਦਾ, ਸਾਰਾ ਬਚਨ ਨਿਕਲਾ ਜਵਾਨ ਦੀ ਥਿੜਕਦੀ ਹੈ। ਤੇਜ ਦਿਪਤ ਸੋ ਸਹਿਓ ਨ ਜਾਵੇ। ਨਾਨਕ ਸਾਹਿਬ ਜਿਹੜਾ ਜਿਹੜਾ ਤੇਜ ਪ੍ਰਤਾਪ ਐਸਾ ਪ੍ਰਕਾਸ਼ ਰਿਹਾ, ਕਿਸੇ ਤੋਂ ਸਹਾਰਿਆ ਨਹੀਂ ਜਾ ਰਿਹਾ ਹੈ। ਸੁਣ ਹੈ ਪ੍ਰਭੂ ਪੁੰਨ ਕੁਤਕਾ ਮਾਰੈ। ਜਦੋਂ ਸਿੱਖ ਤੋਂ ਸੁਣਦੇ ਹਾਂ ਕਿ ਮਹਾਰਾਜ ਜਦੋਂ ਆਪ ਜੀ ਨੇ ਚਰਨਾਮ ਦਿੱਤਾ ਸੀ, ਗੁਰਮੰਤਰ ਮੂਲ ਬਖਸ਼ਿਆ ਸੀ, ਮੰਤਰ ਦਿੱਤਾ ਸੀ, ਉਦੋਂ ਦੇ ਸਿੱਖ ਬਣੇ ਹਾਂ, ਸੁਣ ਕੇ ਮਹਾਰਾਜ ਸੋਟਾ ਜਾ ਫੇਰ ਮਾਰਦੇ ਹਨ। ਭਾਗੇ ਸਿੱਖ ਨ ਧੀਰ ਸੰਭਾਰੈ। ਜਿਹੜੇ ਸਿੱਖ ਭੱਜ ਜਾਂਦੇ ਆ, ਕੋਈ ਧੀਰਜ ਨਹੀਂ ਕਰਕੇ ਸੰਭਲ ਰਿਹਾ, ਧੀਰਜ ਨਹੀਂ ਰੱਖ ਰਿਹਾ ਹੈ। ਕੁਤਕਾ ਲੱਗਾ ਹੋਏ ਤਨ ਪੀਰ। ਜਦੋਂ ਸੋਟਾ ਜਾ ਮਗਰ ਲੱਗਦਾ ਭੱਜਦਾ ਤੇ ਸਰੀਰ ਨੂੰ ਬੜੀ ਪੀੜ ਹੁੰਦੀ, ਤਕਲੀਫ਼ ਹੁੰਦੀ ਹੈ। ਢਿੱਗ ਤੇ ਭਾਗੈ ਹੋਏ ਅਧੀਰ। ਧੀਰਜ ਤੋਂ ਰਹਿਤ ਹੋ ਕੇ ਗੁਰੂ ਮਹਾਰਾਜ ਦੇ ਕੋਲੋਂ ਫਿਰ ਸਿੱਖ ਭੱਜ ਜਾਂਦਾ। ਥੋੜੇ ਹੀ ਬੈਠੇ ਜਬ ਰਹੇ। ਉਹਨਾਂ ਵਿੱਚੋਂ ਵੀ ਫਿਰ ਥੋੜੇ ਜੇ ਬੈਠੇ ਰਹੇ ਹਨ। ਤਿੰਨ ਪ੍ਰਤ ਸ੍ਰੀ ਗੁਰੂ ਅਸ ਬਚ ਕਹੇ। ਉਹਨਾਂ ਨੇ ਤਾਂ ਹੀ ਸਤਿਗੁਰੂ ਜੀ ਨੇ ਇਸ ਤਰ੍ਹਾਂ ਦੇ ਬਚਨ ਬਿਲਾਸ ਸਾਖੇ ਹਨ, ਜੇ ਤੁਮ ਸਿੱਖ ਬਣੇ ਹੋ ਮੇਰੇ। ਕਹਿੰਦੇ ਵੀ ਜੇ ਭਲਾ ਤੁਸੀਂ ਉਪਦੇਸ਼ ਲੈ ਕੇ, ਗੁਰਮੰਤਰ ਮੂਲ ਮੰਤਰ ਲੈ ਕੇ, ਚਰਨਾਮ ਪੀ ਕੇ ਸਾਡੇ ਸਿੱਖ ਬਣ ਗਏ ਹੋ, ਆਏ ਸਮਾਨਾ ਕਰ ਹੁਣ ਦੇਰੇ। ਇਹ ਸਾਡੀ ਆਗਿਆ ਵੀ ਮੰਨੋ ਤੇ ਆਗਿਆ ਮੰਨਣ ਵਿੱਚ ਦੇਰੀ ਨਾ ਕਰੋ, ਢਿੱਲ ਮੱਠ ਨਾ ਕਰੋ। ਉੱਠ ਆਵੋ ਸਭ ਮੋਰ ਪਿਛੇਰੇ। ਕੀ ਆਗਿਆ ਵੀ ਅਸੀਂ ਅੱਗੇ ਅੱਗੇ ਚੱਲਦੇ ਹਾਂ, ਤੁਸੀਂ ਸਾਡੇ ਕਹਿੰਦੇ ਪਿੱਛੇ ਪਿੱਛੇ ਲੱਗ ਕੇ ਚਲੇ ਆਓ। ਕਹਿ ਆਓ ਗਮਨੇ ਗੁਰੂ ਅਗੇਰੇ। ਕਿਉਂ ਗੁਰੂ ਨਾਨਕ ਸਾਹਿਬ ਜੀ ਕਹਿ ਕੇ ਅੱਗੇ ਅੱਗੇ ਚੱਲ ਪਏ ਹਨ। ਜੇ ਤਿਕ ਰਹੇ ਸਿੱਖ ਤੇ ਹਿਥਾਏ। ਉਸ ਥਾਂ ਤੇ ਜਿੰਨੇ ਕੁ ਥੋੜੇ ਜੇ ਸਿੱਖ ਰਹਿ ਗਏ ਸਨ, ਜਗਤ ਜਗਤ ਸੋ ਪੀਛੇ ਜਾਹੇ। ਉਹ ਨਾਲੇ ਚੱਕਰਤ ਜੇ ਹੁੰਦੇ, ਹੈਰਾਨ ਜੇ ਹੁੰਦੇ, ਨਾਲੇ ਜਕਦੇ ਜੇ, ਜਕਾ ਤੰਗਾਂ ਜੀਆਂ ਕਰਦੇ ਵੀ ਜਾਈਏ ਕਿ ਨਾ ਜਾਈਏ। ਦੋਹਰਾ ਪਰਖਨ ਹਿਤ ਸਿੱਖੀ ਤਬੈ। ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਸਿੱਖਾਂ ਨੇ ਸਿਕਸ਼ਾ ਲੈ ਕੇ ਸਿੱਖੀ ਧਾਰੀ, ਉਹਦੀ ਪ੍ਰੀਖਿਆ ਕਰਨ ਵਾਸਤੇ ਸਾਂਗ ਅਰੰਭਿਓ ਕਪੂਰ। ਹਾਂ ਕਵੀ ਜੀ ਕਹਿੰਦੇ ਗੁਰੂ ਮਹਾਰਾਜ ਨੇ ਜਿਹੜਾ ਸਾਂਗ ਹੈ ਕਹਿੰਦੇ ਬੜਾ ਤਕੜੇ ਪ੍ਰਰੰਭਿਆ ਹੋਇਆ ਹੈ, ਸੋਈ ਸਾਬਤ ਰਹਿ ਸਕੇ। ਹੋਰ ਤਾਂ ਕਹਿੰਦੇ ਹੁਣ ਜਿਹੜਾ ਪਰਖ ਵਿੱਚ ਸਾਬਤ ਪੂਰਾ ਉਹੀ ਰਹਿ ਸਕਦਾ, ਯਾਨੀ ਸਾਵਧਾਨ ਪੂਰਾ ਉਹੀ ਰਹਿ ਸਕਦਾ ਹੈ ਜਿਸ ਪਰ ਕਰਨਾ ਤੂਰ, ਜਿਸ ਕਰ ਕਰਨਾ ਤੂਰ। ਹੇ ਗੁਰੂ ਨਾਨਕ ਸਾਹਿਬ ਜੀ ਦੇ ਤੂਰ ਤੁਹਾਡੀ ਕਿਰਪਾ ਹੋਏਗੀ, ਉਹ ਪੂਰਾ ਰਹੂਗਾ, ਸਾਬਤ ਪੂਰਾ ਉਤਰੂਗਾ। ਜਾਂ ਤੂਰ ਦੇ ਥਾਂ ਭੂਰ ਪਾੜ, ਜਿਹਦੇ ਉਸ ਭੂਰ ਨਾਲ ਬਹੁਤੇ ਦਾ ਬਹੁਤੀ ਕਿਰਪਾ ਬਹੁਤੀ ਮਿਹਰ ਹੋਊਗੀ। ਚੌਪਈ ਹੁਤੀ ਜਦੂਰ ਉਜਾੜ ਬਸਾਲਾ। ਹਾਂ ਜਿਸ ਵੇਲੇ ਕਹਿੰਦੇ ਚੱਲੇ ਹਨ ਕਰਤਾਰਪੁਰ ਸੰਗੂਰ ਤੱਕ, ਜਿੱਥੇ ਬਹੁਤੀ ਤਕੜੀ ਉਜਾੜੀ ਉਜਾੜ ਸੀ, ਪਹੁੰਚੇ ਲੈ ਸਿੱਖ ਸੰਗ ਕਿਰਪਾਲਾ। ਦਿਆਲੂ ਕਿਰਪਾਲੂ ਸਤਿਗੁਰੂ ਸਿੱਖਾਂ ਨੂੰ ਨਾਲ ਲੈ ਕੇ ਚਲੇ ਗਏ ਅੱਗੇ ਦੂਸਰੀ ਰਾਤ ਵਿੱਚ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼੍ਰੀ ਅੰਮ੍ਰਿਤ ਸਰੋਵਰ ਦੀ ਕਾਲ ਸੇਵਾ, ਹਰਿਮੰਦਰ ਦੀ ਕਾਲ ਸੇਵਾ ਸੰਪੂਰਨ ਕਰਨ ਤੋਂ ਬਾਅਦ, ਜਿਵੇਂ ਗੁਰੂ ਮਹਾਰਾਜ ਨੇ ਫਿਰ ਬਖਸ਼ਿਸ਼ਾਂ ਕੀਤੀਆਂ ਸੀ ਸਿੱਖਾਂ ਨੂੰ, ਅਤੇ ਸਿੱਖਾਂ ਦੇ ਅੰਦਰ ਸੇਵਾ ਕਰਨ ਕਰਕੇ ਮਾਣ ਹੰਕਾਰ ਆਇਆ ਸੀ, ਅਤੇ ਸੇਖੀਆਂ ਮਾਰ ਰਹੇ ਸੀ ਵੀ ਮੈਂ ਬੜੀ ਸੇਵਾ ਕੀਤੀ, ਮੈਨੂੰ ਤਾਂ ਨਾ ਦਿਨ ਦਾ ਪਤਾ ਚੱਲਿਆ ਨਾ ਰਾਤ ਦਾ ਪਤਾ ਚੱਲਿਆ, ਕੋਈ ਕਹਿੰਦਾ ਮੈਂ ਤਾਂ ਖਾਣਾ ਪੀਣਾ ਹੀ ਭੁੱਲ ਗਿਆ। ਇਉਂ ਆਪੋ ਆਪਣੀਆਂ ਵਡਿਆਈਆਂ ਜਿਹੀਆਂ ਸ਼ੇਖੀਆਂ ਜਦੋਂ ਮਾਰ ਰਹੇ ਸਨ, ਅਤੇ ਗੁਰੂ ਮਹਾਰਾਜ ਨੇ ਫਿਰ ਮਾਣ ਤੋੜਨ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਸੀ, ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦੀ ਪਰਖ ਕੀਤੀ ਸੀ, ਬਾਬਾ ਬੁੱਢਾ ਸਾਹਿਬ ਜੀ ਤੁਸੀਂ ਉਦੋਂ ਨਾਲ ਸੀ, ਉਹ ਕਿਵੇਂ ਕੀਤੀ ਸੀ? ਆ ਜਿਹੜੇ ਅੰਮ੍ਰਿਤ ਸਰੋਵਰ ਦੀ ਕਾਲ ਸੇਵਾ ਕਰਨ ਵਾਲੇ, ਹਰਿਮੰਦਰ ਦੀ ਸੇਵਾ ਕਰਨ ਵਾਲੇ ਸਿੱਖ, ਇਹਨਾਂ ਨੂੰ ਸਾਰੀ ਸਾਖੀ ਸੁਣਾ ਦਿਓ। ਫਿਰ ਉਹ ਬਾਬਾ ਬੁੱਢਾ ਸਾਹਿਬ ਜੀ ਨੇ, ਜਿਵੇਂ ਆ ਕੁਝ ਪ੍ਰਸੰਗ ਵਿੱਚ ਇੱਥੇ ਆਇਆ ਕੁਝ ਨਹੀਂ ਆਇਆ ਹੈ, ਉਹ ਅੱਗੇ ਆ ਕੇ ਸਾਰਾ ਆ ਜਾਣਾ ਪੰਜਵੇਂ ਪਾਤਸ਼ਾਹ ਦੇ ਇਸ ਪ੍ਰਸੰਗ ਵਿੱਚ, ਇਸ ਕਰਕੇ ਇੱਥੇ ਉਹ ਨਹੀਂ ਆਇਆ ਕਰਕੇ ਉੱਥੇ ਆਇਆ, ਉਹ ਇਹਦੇ ਨਾਲ ਉਹ ਪ੍ਰਸੰਗ ਦਾ ਮੇਲ ਹੈ, ਜਿਸ ਕਰਕੇ ਉਹ ਥੋੜ੍ਹਾ ਜਿਹਾ ਨਾਲ ਲੱਗਵੇਂ ਪ੍ਰਸੰਗ ਇੱਥੇ ਸੁਣਾਇਆ ਜਾ ਰਿਹਾ ਵੀ ਫਰਕ ਕਰਨ ਵਾਸਤੇ ਮਹਾਰਾਜ ਜੀ ਨੇ ਪਹਿਲਾਂ ਤਾਂ ਧਾਨਕ ਰੂਪ ਜਿਹਾ ਧਾਰਿਆ ਸੀ, ਜਿਵੇਂ ਇੱਥੇ ਆਇਆ ਵੀ ਸੁੱਟੇ ਜੇ ਖਾਧੇ ਸੀ, ਫਿਰ ਵੀ ਸਿੱਖ ਬਹੁਤ ਮਗਰ ਮਗਰ ਸਨ, ਅਤੇ ਉਹਨਾਂ ਦੀ ਪਰਖ ਕਰਨ ਲਈ ਫਿਰ ਮਹਾਰਾਜ ਨੇ ਉਹ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਆਪਣੇ ਉਹ ਕਲਾ ਨਾਲ ਤਾਕਤ ਨਾਲ ਬੇਅੰਤ ਬੇਅੰਤ ਮਾਇਆ ਰਸਤੇ ਵਿੱਚ ਉਹ ਪ੍ਰਗਟ ਕਰ ਦਿੱਤੀ ਸੀ, ਪੈਸੇ ਪ੍ਰਗਟ ਕਰ ਦਿੱਤੇ ਸੀ, ਅਤੇ ਉਹ ਸਿੱਖਾਂ ਨੂੰ ਕਹਿੰਦਾ ਵੀ ਸਾਡਾ ਪਿੱਛਾ ਨਾ ਕਰੋ, ਆ ਜਿੰਨੇ ਪੈਸਿਆਂ ਦੀ ਲੋੜ ਆ ਪੰਡਾ ਬਣ ਕੇ ਘਰੋਂ ਕਰੀ ਜਾਓ, ਜਿਹਨਾਂ ਨੂੰ ਮਾਇਆ ਦੀ ਲੋੜ ਹੀ ਮਾਇਆ ਦੀਆਂ ਪੈਸਿਆਂ ਦੀਆਂ ਪੰਡਾ ਬਣ ਲਿਆ ਏ, ਫਿਰ ਵੀ ਕੋਈ ਅੱਧੇ ਪਚੱਧੇ ਰਹਿ ਗਏ। ਫਿਰ ਅੱਗੇ ਜਾ ਕੇ ਮਹਾਰਾਜ ਨੇ ਚਾਂਦੀ ਦੇ ਰੁਪਈਏ ਦਿਖਾ ਦਿੱਤੇ, ਕਹਿੰਦੇ ਕਿਉਂ ਪਿੱਛਾ ਕਰਦੇ ਆ, ਜਿੰਨੇ ਮਰਜ਼ੀ ਚਾਂਦੀ ਦੇ ਰੁਪਈਆਂ ਦੀਆਂ ਪੰਡਾਂ ਬੰਨੋ ਅਤੇ ਮੁੜੋ ਪਿੱਛੇ। ਉਹ ਫਿਰ ਜਿਹੜੇ ਕੋਈ ਇਹੋ ਜਿਹੇ ਸੀ ਵੀ ਚਲੋ ਉਹ ਤਾਂ ਪੈਸੇ ਸੀ, ਹੁਣ ਤਾਂ ਚਾਂਦੀ ਦੇ ਰੁਪਈਏ ਹੈ, ਮਹਾਰਾਜ ਹੁਕਮ ਕਰਦੇ ਆ ਲੈ ਲਓ ਆਪਾਂ, ਅਤੇ ਉਹ ਫਿਰ ਪੰਡਾਂ ਬੰਨ ਕੇ ਵਾਪਸ ਆਏ। ਉਹਨਾਂ ਵਿੱਚੋਂ ਵੀ ਫਿਰ ਹੋਰ ਰਹਿ ਗਏ ਸਨ, ਫਿਰ ਉਹਨਾਂ ਦੀ ਪਰਖ ਕਰ ਲਈ ਮਹਾਰਾਜ ਨੇ। ਫਿਰ ਉਹ ਅੱਗੇ ਸੋਨੇ ਦੀਆਂ ਮੋਹਰਾਂ ਰਚ ਦਿੱਤੀਆਂ ਹਨ, ਕਹਿਣ ਲੱਗੇ ਵੀ ਪਿੱਛਾ ਨਾ ਕਰੋ, ਜਿੰਨੀਆਂ ਜੀ ਕਰਦਾ ਸੋਨੇ ਦੀਆਂ ਮੋਹਰਾਂ ਚੁੱਕ ਲਓ, ਹੀਰੇ ਰਤਨ ਚੁੱਕ ਲਓ, ਨਾਲ ਲਾ ਆਓ। ਫਿਰ ਉਹਨਾਂ ਦੇ ਵਿੱਚੋਂ ਕਾਫੀ ਗਿਣਤੀ ਵਿੱਚ ਸੋਨਾ ਚਾਂਦੀ ਹੀਰੇ ਰਤਨ ਜਵਾਹਰ ਚੁੱਕ ਕੇ ਫਿਰ ਵਾਪਸ ਆ ਗਏ ਸਨ, ਰਹਿ ਗਏ ਸਨ ਸਿਰਫ ਗਿਣਤੀ ਵਿੱਚ ਚਾਰ। ਬਾਬਾ ਬੁੱਢਾ ਸਾਹਿਬ ਜੀ ਨੇ ਆਪ ਹੀ ਪ੍ਰਸੰਗ ਗੁਰੂ ਅਰਜਨ ਸਾਹਿਬ ਜੀ ਨੂੰ ਸੁਣਾਇਆ ਸੀ ਵੀ ਇੱਕ ਤਾਂ ਸੀ ਭਾਈ ਭਗੀਰਥ ਮਲਸੀਆਂ ਨਗਰ ਦਾ, ਦੂਜਾ ਸੀ ਸੰਤ ਸਧਾਰਨ ਗੁਰਸਿੱਖ, ਤੀਸਰਾ ਕਹਿੰਦੇ ਮੈਂ ਕੱਥੂ ਨੰਗਲ ਦਾ ਸੀਗਾ, ਅਤੇ ਚੌਥੇ ਸੀ ਉਹ ਨਾਂਗੇਰੀ ਸਰਾਏ ਦੇ ਖਡੂਰ ਸਾਹਿਬ ਤੋਂ ਆਏ ਹੋਏ ਆਪਣੇ ਸਹੁਰੇ ਘਰ ਤੋਂ ਸ੍ਰੀ ਲਹਿਣਾ ਜੀ। ਇਹਾਂ ਸੀ ਚਾਰ ਸੀ ਵੀ ਚੌਹਾਂ ਨੂੰ ਮਹਾਰਾਜ ਅੱਗੇ ਉਹ ਜੰਗਲ ਵਿੱਚ ਲੈ ਗਏ ਸਨ, ਉੱਥੇ ਜਾ ਕੇ ਮੁਰਦਾ ਦਿਖਾਇਆ ਸੀ। ਯਾਨੀ ਆਹ ਜਿਹੜਾ ਪ੍ਰਸੰਗ ਹੈ ਪੈਸਿਆਂ ਦਾ, ਚਾਂਦੀ ਦੇ ਰੁਪਈਆਂ ਦਾ ਜਾਂ ਮੋਹਰਾਂ ਦਾ ਹੀਰੇ ਰਤਨਾਂ ਦਾ, ਇਹ ਇੱਥੇ ਨਹੀਂ ਆਇਆ ਹੈ, ਅੱਗੇ ਜਾ ਕੇ ਉਹ ਆ ਜਾਣਾ। ਇਸ ਕਰਕੇ ਇਹ ਨਾਲ ਵੀ ਸਮਝ ਲੈਣਾ ਪਰਖ ਸਮੇਂ ਵੀ ਮਹਾਰਾਜ ਨੇ ਪੈਸੇ ਵੀ ਦਿਖਾਏ ਸੀ, ਰੁਪਈਏ ਵੀ ਦਿਖਾਏ, ਸੋਨੇ ਦੀ ਮੋਹਰਾਂ ਹੀਰੇ ਰਤਨ ਵੀ ਦਿਖਾਏ ਸੀ। ਇਸ ਕਰਕੇ ਕਵੀ ਕਹਿ ਰਿਹਾ ਵੀ ਮਹਾਰਾਜ ਜਿੱਥੇ ਤੁਹਾਡੀ ਕਿਰਪਾ ਹੋਈ ਉਹੀ ਬਚੂਗਾ, ਨਹੀਂ ਤਾਂ ਕੋਈ ਨਹੀਂ ਬਚ ਸਕਦਾ। ਰੁਪਈਆਂ ਪਿੱਛੇ ਤਾਂ ਸਭ ਕੁਝ ਦੀਨਮਾਨ ਧਰਮ ਮਨੁੱਖ ਛੱਡੀ ਜਾਂਦਾ, ਰਾਤੋ ਰਾਤ ਬਦਲੀ ਜਾਂਦਾ ਹੈ ਨਾ, ਇਹਦੇ ਪਿੱਛੇ ਦਾ ਸਭ ਭੁੱਜਾ ਫਿਰਦਾ ਹੈ ਮਨੁੱਖ। ਉਹ ਕਵੀ ਕਹਿ ਰਿਹਾ ਮਹਾਰਾਜ ਜਿਹਦੇ 'ਤੇ ਤੁਹਾਡੀ ਬਹੁਤੀ ਕਿਰਪਾ ਹੋਏਗੀ ਉਹ ਬਚੂਗਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਪਰਖ ਕਰ ਰਹੇ ਆ। ਫਿਰ ਇਹ ਜਿਹੜੇ ਚਾਰ ਰਹਿ ਗਏ ਸਨ ਇਹਨਾਂ ਨੂੰ ਲੈ ਕੇ ਬਹੁਤ ਜਿਹੜੀ ਬਾਰਕ ਤੇ ਉਜਾੜ ਆ ਉੱਥੇ ਚਲੇ ਗਏ ਹਨ। ਪਹੁੰਚੇ ਲੈ ਸਿੱਖ ਸੰਗ ਕਿਰਪਾਲਾ, ਉਹਨਾਂ ਚਾਰ ਕੁ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਜੀ ਪਹੁੰਚ ਗਏ ਉਜਾੜ ਵਿੱਚ। ਤਹਾ ਸਿੜੀ ਪਰ ਸਭ ਇੱਕ ਦੇਖਾ, ਉੱਥੇ ਕਹਿੰਦੇ ਉਜਾੜ ਦੇ ਵਿੱਚ ਇੱਕ ਸਿੜੀ ਉੱਪਰ ਪਿਆ ਹੋਇਆ ਮੁਰਦਾ ਦੇਖਿਆ, ਜਿਹਦੇ 'ਤੇ ਮਰੇ ਨੂੰ ਚੁੱਕ ਕੇ ਲਿਜਾਂਦੇ, ਉਹਨੂੰ ਅਰਥੀ ਵੀ ਕਹਿ ਦਿੰਦੇ ਹਨ, ਸਿੜੀ ਵੀ ਕਹਿ ਦਿੰਦੇ ਆ, ਕਿਉਂਕਿ ਉਹ ਜਿਵੇਂ ਉਹ ਪੌੜੀ ਜੀ ਉਹਨੂੰ ਤੰਬੇ ਜਿਹੇ ਲਾਏ ਹੁੰਦੇ ਆ ਨਾ, ਸਿੜੀ ਪੌੜੀ ਨੂੰ ਵੀ ਕਹਿੰਦੇ ਆ, ਟੰਬੇ ਜਿਹੇ ਲਾਏ ਹੁੰਦੇ ਉਹਨੂੰ ਵੀ ਵਿੱਚ ਵਿੱਚ ਜੇ ਉਹ ਜਿਹੜੀ ਅਰਥੀ ਹੁੰਦੀ ਉਹਦੇ ਵਿੱਚ ਤੰਬੇ ਜਿਹੇ ਲਾਏ ਹੁੰਦੇ ਆ। ਇਸ ਕਰਕੇ ਸਿੜੀ ਦਾ ਅਰਥ ਚਿਖਾ ਵੀ ਹੁੰਦਾ ਹੈ, ਮੁੱਖ ਰੂਪ ਦੇ ਵਿੱਚ ਸਿੜੀ ਅਰਥੀ ਜੀ ਆ। ਉਹਦੇ ਉੱਪਰ ਕਹਿੰਦੇ ਅਰਥੀ ਉੱਪਰ ਉਹ ਮੁਰਦਾ ਜਿਹਾ ਪਿਆ ਇੱਕ ਦੇਖਿਆ ਗਿਆ ਹੈ। ਉੱਪਰ ਅੰਬਰ ਸੇਤ ਵਿਸੇਖਾ, ਮੁਰਦੇ ਦੇ ਉੱਪਰ ਕਹਿੰਦੇ ਬਹੁਤ ਚਿੱਟੇ ਰੰਗ ਦਾ ਜਿਹੜਾ ਕੱਪੜਾ ਪਾਇਆ, ਜਾਣੀ ਖੱਫਣ ਪਾਇਆ ਹੋਇਆ ਚਿੱਟੇ ਰੰਗ ਦਾ। ਕੇਤਿਕ ਕਾਸ਼ਟ ਪਰੇ ਸਮੀਪਾ, ਕੋਈ ਜਿਹੜੀਆਂ ਲੱਕੜਾਂ ਹੈ ਉਹ ਕਹਿੰਦੇ ਅਰਥੀ ਦੇ ਨੇੜੇ ਪਈਆਂ ਹੋਈਆਂ, ਜਾਣੀ ਚਿਖਾ ਜੀ ਬਣਾਈ ਹੋਈ ਹੈ। ਭਏ ਠਾਂਡ ਬੇਦੀ ਕੁੱਲ ਦੀਪਾ, ਵੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਗੁਰੂ ਨਾਨਕ ਸਾਹਿਬ ਜੀ, ਜਿੱਥੇ ਉਹ ਸਿੜੀ ਉੱਪਰ ਮੁਰਦਾ ਜਿਹਾ ਰੱਖਿਆ, ਲੱਕੜਾਂ ਜੀਆਂ ਪਈਆਂ ਇਕੱਠੀਆਂ ਕੀਤੀਆਂ, ਉੱਥੇ ਨੇੜੇ ਜਾ ਖੜੋਤੇ ਹਨ। ਸਰਬ ਸਿੱਖ ਤਬ ਆਨ ਪਹੁੰਚੇ, ਸਾਰੇ ਜਿਹੜੇ ਸਿੱਖ ਸੀ, ਭਾਈ ਸਧਾਰਨ ਜੀ, ਭਾਈ ਭਗੀਰਥ ਜੀ, ਬਾਬਾ ਬੁੱਢਾ ਸਾਹਿਬ, ਇਸ ਤਰ੍ਹਾਂ ਸ੍ਰੀ ਲੈਣਾ ਜੀ, ਇਹ ਸਾਰੇ ਸਿੱਖਾਂ ਪਹੁੰਚੇ ਹਨ। ਤਿੰਨ ਹੈ ਸੁਣਾਏ ਭਨੇ ਬਚ ਉੱਚੇ, ਇਹਨਾਂ ਚੌਹਾਂ ਨੂੰ ਸੁਣਾ ਕੇ ਮਹਾਰਾਜ ਨੇ ਇਸ ਤਰ੍ਹਾਂ ਉੱਚੀ ਦੇ ਕੇ ਬਚਨ ਕਿਹਾ ਹੈ। ਜੇ ਤੁਮ ਹਮਰੇ ਸਿੱਖ ਕਹਾਵਹੋ, ਜੇ ਤੁਸੀਂ ਸਾਡਾ ਖਿਹੜਾ ਨਹੀਂ ਨਾ ਛੱਡਦੇ, ਤੁਸੀਂ ਕਹਿੰਦੇ ਵੀ ਤੁਹਾਡੇ ਅਸੀਂ ਸਿੱਖ ਹਾਂ, ਸਾਡੇ ਸਿੱਖ ਅਖਵਾਉਣੇ ਕਹਾਉਂਦੇ ਹੋ। ਮਾਨੋ ਬਚਨ ਨਾ ਸਦਨ ਸਿਧਾਵੋ, ਸਾਡਾ ਬਚਨ ਮੰਨਦੇ ਨਹੀਂ, ਬਚਨ ਮੰਨੋ ਤੇ ਕਰਨ, ਬਚਨ ਮੰਨਦੇ ਹੋ ਤੇ ਕਰ ਨਹੀਂ ਜਾਂਦੇ ਹੋ। ਪਰਿਓ ਸਿੜੀ ਪਰ ਸਭ ਇਹ ਖਾਵੋ, ਚੰਗਾ ਫਿਰ ਕਹਿੰਦੇ ਆ ਜਿਹੜਾ ਸਿੜੀ ਉੱਪਰ ਅਰਥੀ ਉੱਪਰ ਮੁਰਦਾ ਜਿਹਾ ਪਿਆ ਨਾ, ਇਹਨੂੰ ਰਲ ਮਿਲ ਕੇ ਚਾਰੇ ਤੁਸੀਂ ਖਾ ਪੀ ਲਓ। ਜੇ ਨਾ ਖਾਵੋ ਤਾ ਪਛਤਾਵੋ, ਕਹਿੰਦੇ ਵੀ ਜੇ ਮੁਰਦਾ ਤੁਸੀਂ ਨਾ ਖਾਦਾ ਫਿਰ ਬਾਅਦ ਵਿੱਚ ਪਛਤਾਓਗੇ ਤੁਸੀਂ। ਸੁਣ ਬਿਸਮਾਦ ਭਏ ਮਨ ਮਾਹੇ, ਉਹ ਜਿਹੜੇ ਚਾਰੇ ਗੁਰਸਿੱਖ ਹਨ ਸੁਣ ਕੇ ਐਸਾ ਬਚਨ ਮਨ ਵਿੱਚ ਬੜੇ ਚਰਜੇ ਹੋਏ। ਧੀਰਜ ਰਹੇ ਉਹ ਹਿਰਦੇ ਕਿਸ ਨਾਹੀ, ਨਾ ਬਾਬਾ ਬੁੱਢਾ ਸਾਹਿਬ ਨਾ ਸਧਾਰਨ ਨਮਾ ਭਾਈ ਭਗੀਰਥ, ਕਿਸੇ ਦੇ ਹਿਰਦੇ ਵਿੱਚ ਧੀਰਜ ਨਹੀਂ ਹੈਗੀ। ਆ ਸਭ ਕਹਿੰਦੇ ਉਹ ਘਬਰਾ ਗਏ ਆ ਵੀ ਆ ਮਹਾਰਾਜ ਕੀ ਕਹਿ ਰਹੇ, ਵੀ ਹੁਣ ਮਰਿਆ ਖਾਓ ਮੁਰਦਾ। ਕਿਤਕ ਸੰਗ ਤਜ ਪੁਰੀ ਸਿਧਾਰੇ, ਇਹ ਜਿਹੜੇ ਸਿੰਘ ਸੀ ਉਹ ਤਾਂ ਛੱਡ ਕੇ ਕਰਤਾਰਪੁਰ ਸਾਹਿਬ ਨੂੰ ਵਾਪਸ ਆ ਗਏ ਹਨ। ਕਿਤਕ ਤੁਰੇ ਭੱਜ ਝਾੜ ਮਝਾਰੇ, ਇਹ ਕਹਿੰਦੇ ਭੱਜ ਕੇ ਲੋਕੇ ਝਾੜਾਂ ਦੇ ਓਹਲੇ ਜੇ ਹੋ ਗਏ। ਅੱਗੇ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਵੀ ਪ੍ਰਸੰਗ ਸੁਣਾਇਆ ਆਈ ਜਾਣਾ ਵੀ ਅਸੀਂ ਤਾਂ ਮਹਾਰਾਜ ਜਦੋਂ ਮੁਰਦਾ ਖਾਣ ਵਾਸਤੇ ਕਿਹਾ ਨਾ ਮਹਾਰਾਜ ਨੇ, ਫਿਰ ਤਿੰਨੇ ਜਾਣੇ ਅਸੀਂ ਤਾਂ ਝਾੜਾਂ ਦੇ ਓਹਲੇ ਜੇ ਹੋ ਕੇ ਖੜ ਗਏ ਸੀ, ਲੁਕ ਜੇ ਗਏ ਸੀ। ਸੋ ਇੱਥੇ ਉਸੇ ਤਰ੍ਹਾਂ ਹੀ ਆ ਰਿਹਾ ਵੀ ਭੱਜ ਕੇ ਝਾੜਾਂ ਦੇ ਵਿੱਚ ਜਾ ਲੁਕੇ ਹਨ। ਕਿਤਕ ਧਾਰ ਹੱਠ ਰਹੇ ਸਮੀਪਾ, ਉਹ ਕਹਿੰਦੇ ਹੱਠ ਧਾਰ ਕੇ ਕੋਲ ਰਹਿ ਗਏ। ਉਹ ਕੌਣ ਸੀ? ਸ੍ਰੀ ਲਹਿਣਾ ਜੀ ਹੱਠ ਧਾਰ ਕੇ ਕੋਲ ਰਹੇ ਸੀ, ਬਾਕੀ ਸਭ ਉਹ ਝਾੜਾਂ ਦੇ ਓਹਲੇ ਹੋ ਗਏ ਸਨ। ਤਿੰਨ ਪਿਕ ਕਹਿ ਬੇਦੀ ਕੁਲ ਦੀਪਾ, ਵੇਖ ਕੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਜੀ ਨੇ ਕਿਹਾ, ਜੇ ਤੁਮ ਠਾਂਡੇ ਰਹੋ ਇਹ ਥਾਨਾ, ਵੇ ਲੈਣਾ ਜੀ ਜੇ ਤੁਸੀਂ ਇਸੇ ਥਾਂ ਹੀ ਖੜੇ ਰਹਿਣਾ ਹੈ ਨਾ ਨਹੀਂ ਜਾਣਾ, ਸਭ ਕੋ ਖਾਹੋ ਬਿਲਮ ਕਰ ਹਨ। ਕਹਿੰਦੇ ਦੇਰੀ ਨਾ ਲਾਓ, ਦੇਰੀ ਖਤਮ ਕਰਕੇ ਛੇਤੀ ਦੇਖੀਏ ਮੁਰਦੇ ਨੂੰ ਖਾਓ। ਨਾ ਜਾਹੋ ਸਦਨ ਕੋ ਤਾਏ, ਤੁਸੀਂ ਵੀ ਮੁਰਦਾ ਨਹੀਂ ਖਾਣਾ, ਫਿਰ ਦੌੜ ਕੇ ਘਰ ਵੱਲ ਚਲੇ ਜਾਓ। ਦੋ ਮੈਂ ਕਰਹੋ ਜੇ ਇੱਕ ਮਨ ਪਾਈ, ਦੋਹਾਂ ਚੋ ਕਹਿੰਦੇ ਇੱਕ ਗੱਲ ਕਰ ਲੋ ਜਿਹੜੀ ਤੁਹਾਡੇ ਮਨ ਨੂੰ ਭਾਉਂਦੀ। ਇੱਕ ਗੱਲ ਹੈ ਮੁਰਦਾ ਖਾਣਾ ਕੇ ਘਰੇ ਜਾਣਾ ਹੈ। ਡਰ ਤੁਰ ਦੇ ਕੰਪਤ ਤਨ ਸਾਰੇ, ਸਾਰਿਆਂ ਦੇ ਡਰਦੇ ਹੈ ਤੇ ਸਾਰਿਆਂ ਦੇ ਸਰੀਰ ਕੰਬਦੇ। ਹੱਥ ਬੰਦ ਕੇ ਬਚਨ ਉਚਾਰੇ, ਹੱਥ ਜੋੜ ਜੋੜ ਕੇ ਬਚਨ ਕਹਿੰਦੇ। ਹਮ ਹੈ ਸਿੱਖ ਨਾ ਗਮਨੈ ਧਾਮੂ, ਮਹਾਰਾਜ ਅਸੀਂ ਤੁਹਾਡੇ ਸਿੱਖ ਘਰਾਂ ਵਿੱਚ ਤਾਂ ਨਹੀਂ ਜਾਵਾਂਗੇ। ਮਾਰਿਓ ਕੁਤਕਾ ਸੁਣ ਸਿੱਖ ਨਾਮੂ, ਸਿੱਖ ਅਸੀਂ ਤੁਹਾਡੇ ਸੁਣ ਕੇ ਸੋਟਾ ਜਾ ਫੇਰ ਮਾਰਿਆ। ਕੁੱਟਣ ਹਮਰੇ ਸਿੱਖ ਕਹਾਵੋ, ਮਹਾਰਾਜ ਕਹਿੰਦੇ ਹੋ ਚੁਗਲੋ ਚੁਗਲੀਆਂ ਕਰਨ ਵਾਲੇ ਹੋ ਸਾਡੇ ਤੁਸੀਂ ਸਿੱਖ ਕਹੋ ਨੇ। ਵਚਨ ਕਰਿਓ ਗੁਰ ਸੋ ਨਾ ਕਮਾਵੋ, ਜਿਹੜਾ ਗੁਰੂ ਨੇ ਵਚਨ ਕੀਤਾ ਮੁਰਦਾ ਖਾਣ ਦਾ ਕਮਾਉਣੇ ਨਹੀਂ, ਓਲੇ ਜੇ ਹੁੰਨੇ ਫਿਰਦੇ। ਦੋਹਰਾ ਪੁਨ ਮਾਰਨ ਕੁੱਤਕੇ ਲੱਗੇ, ਫੇਰ ਕੀਤਾ ਸਿੱਧੇ ਕਹਿੰਦੇ ਬਸ ਸੋਟੇ ਮਾਰਨ ਲੱਗ ਪਏ। ਭਾਗੇ ਸਭ ਕਰ ਤਰਾਸ, ਸਿੱਖ ਸੁਖ ਸੀ ਡਰ ਪੈ ਭਾ ਕੇ ਭਜਤ ਰਹੇ। ਰਹੇ ਉਹਨਾਂ ਕੋ ਸੰਗ ਤਬ, ਮਹਾਰਾਜ ਦੇ ਕੋਲ ਕੋਈ ਨੀ ਰਹਿਆ ਉਸ ਵੇਲੇ। ਇੱਕ ਲਹਿਣਾ ਰਹਿ ਪਾਸ, ਇੱਕ ਸ੍ਰੀ ਲਹਿਣਾ ਜੀ ਕੋਲ ਰਹਿ ਗਏ ਹਨ। ਚੌਪਈ ਤਿਸ ਹੈ ਬਿਲੋਕਤ ਬਚਨ ਉਚਾਰਾ, ਭਾਈ ਲਹਿਣਾ ਜੀ ਨੂੰ ਵੇਖ ਕੇ ਆਪ ਜੀ ਨੇ ਬਚਨ ਕਿਹਾ, ਕਿਉਂ ਠਾਂਡੋ ਤੂੰ ਨਹੀਂ ਸਿਧਾਰਾ, ਬਾਕੀ ਤਾਂ ਭਜ ਗਏ ਹੈ ਤੂੰ ਇੱਥੇ ਕਿਉਂ ਖੜੋਤਾ, ਤੂੰ ਕਿਉਂ ਨੀ ਗਿਆ ਹੈ। ਅਹਜ ਸਿੱਖ ਬਚਨ ਬਚਨ ਮਾਨਹੁ ਮੁਰ, ਵੀ ਲੈਣਾ ਸਾਡਾ ਤੂੰ ਸਿੱਖ ਹੈ ਤੇ ਸਾਡਾ ਬਚਨ ਵੀ ਮੰਨ। ਸਭ ਕੋ ਖਾਹੋ ਬਿਲੰਬ ਨਹੀਂ ਕਰ, ਬਚਨ ਕੀ ਹੈ ਵੀ ਦੇਰੀ ਨਾ ਕਰ ਤੇ ਛੇਤੀ ਦੇ ਕਿਆ ਮੁਰਦਾ ਜਾ ਸ਼ਕਲ ਹੈ। ਸੁਣ ਕੇ ਲਹਿਣੇ ਦੁਆ ਕਰ ਜੋਰੇ, ਲਹਿਣਾ ਜੀ ਨੇ ਸੁਣ ਕੇ ਦੋਵੇਂ ਹੱਥ ਜੋੜਨੇ ਕੀਤੇ ਗੁਰੂ ਨਾਨਕ ਸਾਹਿਬ ਜੀ ਅੱਗੇ। ਨਹਿਰ ਜਾਏ ਮੋਰਾਂ ਪ੍ਰਣ ਮੋਰੇ, ਮਹਾਰਾਜ ਤਾਂ ਜਦੋਂ ਮੈਂ ਆਪ ਜੀ ਦੀ ਹਜ਼ੂਰੀ ਵਿੱਚ ਆਇਆ ਪ੍ਰਣ ਧਾਰਨ ਕੀਤਾ ਹੋਇਆ ਵੀ ਤੁਹਾਡੀ ਆਗਿਆ ਨੀ ਮੈਂ ਮੋੜਨੀ ਹੈ। ਰਾਵਰ ਕੋ ਪਰਵਾਹ ਨਾ ਕੋਈ, ਮਹਾਰਾਜ ਆਪ ਜੀ ਨੂੰ ਤਾਂ ਕੋਈ ਪਰਵਾਹ ਨੀ, ਕੋਈ ਲੋੜ ਨੀ ਸਾਡੇ ਵਰਗਿਆਂ ਦੀ। ਹਮ ਹੈ ਸਿੱਖ ਸਰਨਾਗਤ ਹੋਈ, ਅਸੀਂ ਮਹਾਰਾਜ ਤੁਹਾਡੇ ਸਿੱਖ ਹੈ, ਤੁਹਾਡੀ ਸ਼ਰਨ ਵਿੱਚ ਆ ਪ੍ਰਾਪਤ ਹੋਏ ਹਾਂ ਕੁੱਝ ਹਾਸਲ ਕਰਨ ਲਈ। ਚਾਹੇ ਧਰਾ ਖੋਹ ਭਾਵੈ ਮਾਰੀ, ਮਹਾਰਾਜ ਜੇ ਚਾਹੁੰਦੇ ਆ ਤਾਂ ਸਾਨੂੰ ਜਿਉਂਦੇ ਰੱਖ ਲਓ, ਜੇ ਤੁਸੀਂ ਚਾਹੁੰਦੇ ਪਾਉਂਦਾ ਤੁਹਾਨੂੰ ਮਾਰ ਦਿਓ ਸਾਨੂੰ। ਹਾਨਹ ਤਜ ਹਾਂ ਸ਼ਰਨ ਤੁਮਾਰੀ, ਗੁਰੂ ਨਾਨਕ ਸਾਹਿਬ ਜਿਵੇਂ ਜੀ ਕਰਦਾ ਕਰੋ, ਮੈਂ ਤੁਹਾਡੀ ਚਰਨ ਸ਼ਰਨ ਨਹੀਂ ਛੱਡਾਂ, ਤੁਹਾਡੇ ਕੋਲੋਂ ਨਹੀਂ ਜਾਵਾਂਗਾ। ਸ੍ਰੀ ਗੁਰ ਕਹੇ ਜੇ ਸੰਗ ਨਾ ਤਿਆਗੋ, ਮਹਾਰਾਜ ਕਹਿੰਦੇ ਲੈਣਾ ਜੀ ਜੇ ਤੁਸੀਂ ਸਾਡਾ ਸਾਥ ਨੀ ਨਾ ਛੱਡਣਾ ਚਾਹੁੰਦੇ, ਨਾਲ ਰਹਿਣਾ ਚਾਹੁੰਦੇ। ਮ੍ਰਿਤਕ ਪਰੇ ਕੋ ਖਾਵਨ ਲਾਗੋ, ਸਾਹਮਣੇ ਮੁਰਦਾ ਪਿਆ ਅਰਥੀ ਉੱਪਰ ਇਹਨੂੰ ਛਕਣ ਲੱਗ ਜਾਓ। ਲਹਿਣਾ ਸੁਣ ਤੋ ਫਿਰਿਓ ਚੌਹ ਫੇਰੇ, ਲਹਿਣਾ ਜੀ ਸੁਣ ਕੇ ਉਹ ਜਿਹੜਾ ਮੁਰਦਾ ਜਾ ਉਹਦੇ ਚਾਰ ਫੇਰੇ ਫਿਰੇ। ਡੇਰੇ ਹਨ। ਗੁਰੂ ਕਹਿਓ ਕਿਉ ਲਾਈ ਡੇਰੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਲੈਣੇ ਤੂੰ ਇੱਕ ਸ਼ਕਨ ਵੱਲੋਂ ਕਿਉਂ ਢਿੱਲ ਡੇਰੀ ਲਾਈ, ਕਿਉਂ ਢਿੱਲ ਮਿਲ ਕੀਤੀ, ਕਿਵੇਂ ਚਾਰ ਸਪੇਰੇ ਜੇ ਗੇੜਾ ਕੱਢਦੇ ਹੋ। ਜਿਤ ਦਿਸ਼ ਹੁਕਮ ਕਰੋ ਤੇ ਖਾਵੋ। ਸ੍ਰੀ ਲਹਿਣਾ ਜੀ ਬੋਲੇ ਮਹਾਰਾਜ ਜਿਸ ਤਰਫੋਂ ਹੁਕਮ ਹੋਏਗਾ ਉਸ ਤਰਫੋਂ ਮੈਂ ਸ਼ਕਣ ਲੱਗ ਜਾਵਾਂਗਾ। ਇਸ ਰਜਾਏ ਹਿਤ ਬਿਲਮ ਲਗਾਵੋ। ਇਸ ਆਗਿਆ ਵਾਸਤੇ ਮਹਾਰਾਜ ਮੈਂ ਦੇਰੀ ਲਾ ਰਿਹਾ ਵੀ ਜਿੱਧਰੋਂ ਹੁਕਮ ਹੋਊ ਉਸ ਤਰਫ ਤੋਂ ਮੈਂ ਖਾਣ ਲੱਗ ਪਵਾਂਗਾ। ਗੁਰੂ ਕਹਿਓ ਪੱਗ ਤੇ ਲੱਗ ਖਾਨੇ। ਮਹਾਰਾਜ ਕਹਿੰਦੇ ਆ ਪੈਰਾਂ ਬੱਲੀ ਤੁਸੀਂ ਮੁਰਦੇ ਰੇ ਖੜੋਤੇ, ਇੱਧਰ ਪੈਰਾਂ ਤੋਂ ਕਹਿੰਦੇ ਛਕਣ ਲੱਗ ਪਾਓ। ਸਿਰ ਲੋ ਖਾਹੋ ਬਚਨ ਕੋ ਮਾਨੇ। ਸਾਡਾ ਬਚਨ ਮੰਨ ਕੇ ਕਹਿੰਦੇ ਸਿਰ ਤੱਕ ਛਕ ਜਾਓ, ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰਾ ਕੁਛ ਛਕ ਲਓ। ਤੇ ਛਿਨ ਲਹਿਣੇ ਤੂਰਨ ਕੀਨੇ। ਬਸ ਵੇਲੇ ਲਹਿਣਾ ਜੀ ਨੇ ਸੁਣ ਕੇ ਬਹੁਤ ਤੇਜ਼ੀ ਕੀਤੀ ਹੈ। ਆਇਸ ਅਨੁਸਾਰੀ ਮਤ ਪੀਨੇ। ਕਿਉਂਕਿ ਜਿਨ੍ਹਾਂ ਦੀ ਬੁੱਧੀ ਆਗਿਆ ਵਿੱਚ ਲੀਨ ਹੈ ਵੀ ਆਗਿਆ ਮੰਨਣੀ ਮੰਨਣੀ। ਸੇਤ ਸੋ ਬਸਤਰ ਉਤਾਰਾ ਜਬ ਹੀ। ਉਹ ਜਿਹੜਾ ਮੁਰਦੇ ਉੱਪਰ ਚਿੱਟਾ ਕੱਪੜਾ ਜਾ ਖਫਣ ਜਾ ਪਾਇਆ ਜਦੋਂ ਸ੍ਰੀ ਲਹਿਣਾ ਜੀ ਨੇ ਉੱਪਰੋਂ ਲਾਇਆ। ਦੇਖਿਓ ਸਰਬ ਤਿਹਾਵਲ ਤਬ ਹੀ। ਉਹ ਮੁਰਦਾ ਮੁਰਦਾ ਨਹੀਂ, ਉੱਥੇ ਤਾਂ ਤਿੰਨ ਮੀਲ ਦਾ ਗਰਮ ਗਰਮ ਬੜਾ ਪ੍ਰਸ਼ਾਦ ਬਣਿਆ ਪਿਆ ਤੱਕਿਆ। ਤੇ ਤੇ ਨਰਸਮ ਲੋਥ ਬਣਾਈ। ਉੱਪਰੋਂ ਕਹਿੰਦੇ ਉਹ ਕੱਪੜਾ ਜਾ ਪਾ ਪਾ ਕੇ ਇਉਂ ਬਣਾਇਆ ਜਿਵੇਂ ਕਹਿੰਦੇ ਮੁਰਦੇ ਦੀ ਲੋਥ ਹੁੰਦੀ ਹੈ। ਲੱਖ ਅਚਰਜ ਰਹਿਓ ਬਿਸਮਾਈ। ਚਰਜੀ ਜਾਣ ਕੇ ਸ੍ਰੀ ਲਹਿਣਾ ਜੀ ਬਹੁਤ ਹੱਕੇ ਬੱਕੇ ਹੋ ਰਹੇ ਆ ਵੀ ਵੇਖੋ ਉੱਪਰੋਂ ਤੋਂ ਮੁਰਦਾ ਦਿਸਦਾ ਹੈ, ਹੇਠਾਂ ਤਿੰਨ ਮਲ ਦਾ ਪਿਆ ਪ੍ਰਸ਼ਾਦ। ਰੱਬ ਕੇ ਪਦ ਪੰਕਜ ਪਰ ਪਰਿਓ। ਸਵੇਰੇ ਫਿਰ ਲਹਿਣਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਤੇ ਟਹਿ ਪਏ। ਹੱਥ ਬੰਦ ਕੇ ਬਚਨ ਉਚਰਿਓ। ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਬਚਨ ਕਿਹਾ ਪ੍ਰੇਮ ਪਿਆਰ ਵਿੱਚ। ਪਾਰ ਬ੍ਰਹਮ ਕਰ ਤਾਰ ਅਪਾਰੀ। ਹੇ ਪਰਾਰੂ ਬ੍ਰਹਮ ਵਿਆਪਕ ਸਰੂਪ ਅਕਾਲ ਪੁਰਖ, ਪਾਰਾ ਪਾਰ ਤੋਂ ਰਹਿਤ ਪ੍ਰਕਿਰਤੀ ਤੋਂ ਪਾਰ ਰੂਪ ਗੁਰੂ ਨਾਨਕ ਸਾਹਿਬ। ਇੱਕ ਓਂਕਾਰ ਸਰਬ ਜਗਕਾਰੀ। ਇੱਕ ਓਂਕਾਰ ਸਭ ਦੇ ਪ੍ਰਕਾਸ਼ ਅਦਵੈਤ ਰੂਪ ਸਾਰੇ ਸੰਸਾਰ ਨੇ ਕਰਤੇ। ਕਲ ਕੇ ਨਰਨ ਉਧਾਰਨ ਕਾਰਨ। ਐਸੇ ਵਾਹਿਗੁਰੂ ਦਾ ਸਰੂਪ ਗੁਰੂ ਨਾਨਕ ਕਲਜੁਗਰੇ ਲੋਕਾਂ ਦਾ ਉਧਾਰ ਕਰਨ ਵਾਸਤੇ। ਧਰਿਓ ਦੇਹ ਕੀਰਤ ਵਿਸਤਾਰਨ। ਮਹਾਰਾ ਇਹ ਗੁਰੂ ਨਾਨਕ ਦਾ ਸਰੀਰ ਧਾਰਨ ਕੀਤਾ ਵਾਹਿਗੁਰੂ ਦੀ ਮਹਿਮਾ ਵਡਿਆਈ ਫੈਲਾਉਣ ਵਾਸਤੇ। ਤੁਮਰੀ ਕੁਦਰਤ ਤੁਮ ਬਨ ਆਈ। ਤੁਹਾਡੀ ਜਿਹੜੀ ਕੁਦਰਤ ਹੈ ਮਹਾਰਾਜ ਸ਼ਕਤੀ ਹੈ ਤਾਂ ਤੁਹਾਨੂੰ ਹੀ ਬਣਿਆਉਂਦੀ ਹੈ। ਨਹਿ ਔਰਨ ਤੇ ਜਾਨੀ ਜਾਈ। ਹੋਰ ਤਾਂ ਮਹਾਰਾਜ ਤੁਹਾਡੀ ਜਿਹੜੀ ਕੁਦਰਤ ਮਾਇਆ ਉਹ ਜਾਣੀ ਨਹੀਂ ਸਮਝ ਸਕਦੀ ਹੈ, ਤੁਸੀਂ ਜਾਣ ਸਕਦੇ ਹੋ। ਸੁਣ ਕੇ ਪਰਮ ਪ੍ਰਸਿੱਧੇ ਦਿਆਲਾ। ਉਸ ਵੇਲੇ ਸ੍ਰੀ ਲਹਿਣਾ ਜੀ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਬਹੁਤ ਹੀ ਪ੍ਰਸੰਨ ਹੋ ਗਏ ਇਹਨਾਂ ਤੇ। ਦੇਖੀ ਕਰਨਾ ਦ੍ਰਿਸ਼ਟ ਵਿਸਾਲਾ। ਸੇ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਮਿਹਰ ਭਰੀ ਨਿਗਾਹ ਨਾਲ ਇਹਨਾਂ ਵੱਲੀ ਤੱਕਿਆ ਹੈ। ਕਹਿਓ ਜੋ ਮੇਰੋ ਆਹ ਸਰੂਪਾ। ਕਹਿਣ ਲੱਗੇ ਹੇ ਸ੍ਰੀ ਲਹਿਣਾ ਜੀ ਜੋ ਮੇਰਾ ਸਰੂਪ ਹੈ ਨਾ ਸਚਿਤ ਆਨੰਦ ਸ਼ੁਰੂ ਹੈ। ਸੋ ਤੁਮ ਹੋਇਆ ਹੈ ਪਰਮ ਅਨੂਪਾ। ਕਹਿੰਦੇ ਤੁਹਾਡਾ ਸਰੂਪ ਵੀ ਹੋ ਜਾਏਗਾ, ਜਿਹੜਾ ਮੇਰਾ ਸਰੂਪ ਤੁਹਾਡਾ ਸਰੂਪ ਕੋਈ ਹੋ ਜਾਏਗਾ। ਉਪਮਾ ਤੋਂ ਰਹਿ ਤੇਰੋ ਰੂਪ ਹੋਏ ਗੋ ਮੋਹੀ। ਤੇਰਾ ਜਿਹੜਾ ਸਰੂਪ ਹੈ ਕਹਿੰਦੇ ਉਹ ਮੈਨੂੰ ਪਰ ਮੇਰਾ ਸਰੂਪ ਹੋ ਜਾਊਗਾ। ਐਸੀ ਅਬ ਅਭੇ ਅਭੇਦਤਾ ਹੋਈ। ਇਸ ਤਰ੍ਹਾਂ ਕਹਿੰਦੇ ਆਪੋ ਵਿੱਚ ਹੀ ਏਕਤਾ ਭੇਦਤਾ ਐਸੀ ਹੋਏਗਾ, ਤੁਸੀਂ ਮੇਰਾ ਸਰੂਪ ਹੋਵੋਗੇ ਅਸੀਂ ਤੁਹਾਡਾ ਸਰੂਪ ਹੋਵਾਂਗੇ, ਭਾਵ ਅਸੀਂ ਹੁਣ ਗੁਰੂ ਅੰਗਦ ਰੂਪ ਬਣ ਜਾਵਾਂਗੇ, ਤੁਸੀਂ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਰੂਪ ਹੋ ਜਾਓ। ਬਖਸ਼ੋ ਸਭ ਜਗ ਤਬ ਪਸਚਾਤੀ। ਮੈਂ ਵੀ ਲੈਣਾ ਜੀ ਤੇਰੇ ਪਿੱਛੇ ਸਾਰੇ ਸੰਸਾਰ ਨੂੰ ਅਸੀਂ ਬਖਸ਼ ਦਿੱਤਾ ਹੈ, ਸਾਰੀ ਸਿੱਖੀ ਬਖਸ਼ ਦਿੱਤੀ ਹੈ, ਕਿਉਂਕਿ ਤੁਸੀਂ ਸਿੱਖਾਂ ਨੂੰ ਬਚਾ ਲਿਆ ਪਰਖ ਵਿੱਚ ਪੂਰੇ ਉਤਰ ਕੇ। ਭਲੀ ਭਾਂਤ ਹੋਇਆ ਹੈ ਬਖਿਆਤੀ। ਤੁਸੀਂ ਕਹਿੰਦੇ ਸੰਸਾਰ ਦੇ ਵਿੱਚ ਬਹੁਤ ਭਲੀ ਚੰਗੇ ਤਰ੍ਹਾਂ ਪ੍ਰਗਟ ਹੋਵੋਗੇ, ਜਿਸ ਸਿੱਖੀ ਨੂੰ ਤੁਸੀਂ ਬਚਾ ਲਿਆ ਉਹ ਸਿੱਖੀ ਵੀ ਚੰਗੀ ਤਰ੍ਹਾਂ ਸਾਰੇ ਥਾਵਾਂ 'ਤੇ ਪ੍ਰਗਟ ਹੋਵੇਗੀ, ਸਭ ਥਾਵਾਂ ਵਿੱਚ ਗੁਰੂ ਕੇ ਸਿੱਖ ਹੋਣਗੇ ਪ੍ਰਗਟ ਪ੍ਰਤੱਖ। ਸਭ ਸਿੱਖਨ ਕੀ ਰਾਖੀ ਟੇਕਾ, ਮਤਾ ਲੈਣਾ ਪਰਖ ਵਿੱਚ ਪੂਰਿਆਂ ਉਤਰ ਕੇ ਸਾਰਿਆਂ ਗੁਰਸਿੱਖਾਂ ਦੀ ਟੇਕ ਰੱਖ ਲਈ ਹੈ। ਹਿਰਦੇ ਪੂਰਨ ਹੋਏ ਵਿਵੇਕਾ, ਤੇਰੇ ਹਿਰਦੇ ਵਿੱਚ ਹੁਣ ਪੂਰਨ ਜਿਹੜਾ ਬ੍ਰਹਮ ਗਿਆਨ ਹੈ ਜੀਵ ਇਸ ਏਕਤਾ ਦਾ ਗਿਆਨ ਵਾ ਹੋ ਜਾਏਗਾ। ਭਾ ਜਗ ਗੁਰ ਲੈ ਗੁਰ ਆਈ, ਮਤਾ ਗੁਰ ਆਈ ਗਜੀ ਲੈ ਕੇ ਸੰਸਾਰ ਦਾ ਹੁਣ ਗੁਰੂ ਹੋ ਗਿਆ ਹੈ। ਸਿੱਖ ਹੋ ਹੀ ਤੁਮਰੇ ਅਧਿਕਾਈ, ਇਹ ਲੈਣਾ ਜੀ ਆਉਣ ਵਾਲੇ ਸਮੇਂ ਵੀ ਤੁਹਾਡੇ ਵੀ ਬੇਅੰਤ ਬੇਅੰਤ ਸਿੱਖ ਸੇਵਕ ਹੋਣਗੇ। ਭਾ ਅਵਲੰਬ ਭਲੇ ਜਗ ਤਾਰਨ, ਮਤਾ ਸੰਸਾਰ ਨੂੰ ਤਾਰਨ ਵਾਸਤੇ ਕਹਿੰਦੇ ਚੰਗੀ ਤਰ੍ਹਾਂ ਸਭ ਦਾ ਆਸਰਾ ਬਣ ਗਿਆ। ਸਭ ਸਿੱਖਨ ਜਮ ਜਾਲ ਨਿਵਾਰਨ, ਇੰਨੇ ਸਾਰੇ ਗੁਰੂ ਕੇ ਸਿੱਖ ਇਹਨਾਂ ਦੇ ਜਮਾਂ ਦੇ ਜਾਲ ਫਾਹੇ ਨੂੰ ਦੂਰ ਕਰਨ ਵਾਸਤੇ ਕੱਟਣ ਵਾਸਤੇ ਤੁਝ ਸਮਾਨ ਭਵ ਅਪਰਨ ਲਖਿਓ, ਲੈਣਾ ਜੀ ਤੇਰੇ ਬਰਾਬਰ ਦਾ ਸੰਸਾਰ ਦੇ ਵਿੱਚ ਅਸੀਂ ਹੋਰ ਨਹੀਂ ਕੋਈ ਵੀ ਲਖਿਓ ਜਾਣਿਆ ਜਾਂ ਵੇਖਿਆ ਹੈ। ਨੀਕੇ ਸਿੱਖੀ ਬੀਰਜ ਰੱਖਿਓ, ਲੈਣਾ ਜੀ ਜਿਹੜਾ ਸਿੱਖੀ ਦਾ ਬੀਜ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖ ਲਿਆ ਹੈ। ਇਸ ਪ੍ਰਕਾਰ ਕਹਿ ਸੁਖ ਦਾ ਬਾਣੀ, ਇਸ ਤਰ੍ਹਾਂ ਸੁਖ ਦੇਣ ਵਾਲੀ ਜਿਹੜੀ ਬਾਣੀ ਬਚਨ ਹੈ ਗੁਰੂ ਨਾਨਕ ਸਾਹਿਬ ਜੀ ਨੇ ਲੈਣਾ ਜੀ ਨੂੰ ਆਖੇ। ਗਮਨ ਕੀਨ ਪੁਰਕੋ ਗੁਣ ਖਾਨੇ, ਜੋ ਗੁਣਾਂ ਦੇ ਖਾਣ ਰੂਪ ਗੁਰੂ ਨਾਨਕ ਸਾਹਿਬ ਉਹਨਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਚਲਣਾ ਕੀਤਾ ਹੈ। ਧਰਮ ਸਾਲ ਮਹਿ ਆਏ ਬਿਰਾਜੇ, ਸਾਰਿਆਂ ਦੀ ਪਰਖ ਕਰਕੇ ਫਿਰ ਜਿੱਥੇ ਧਰਮਸਾਲਾ ਧਰਮ ਦੀ ਜਗ੍ਹਾ ਹੈ ਉੱਥੇ ਆਪ ਰਾਜਮਾਨ ਹੋਏ। ਜਿਨਕੇ ਦਰਸ਼ਨ ਤੇ ਦੁੱਖ ਭਾਜੇ, ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਕਰਕੇ ਜਨਮ ਮਰਨ ਦੇ ਦੁੱਖ ਦੌੜ ਜਾਂਦੇ ਭੱਜ ਜਾਂਦੇ ਤੇ ਉਹ ਗੁਰੂ ਨਾਨਕ ਸਾਹਿਬ ਜੀ ਸਾਰਿਆਂ ਸਿੱਖਾਂ ਦੀ ਪਰਖ ਕਰਕੇ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਆਪਣੇ ਗਲ ਨਾਲ ਲਾ ਕੇ ਨਾਮ ਅੰਗਦ ਸਾਹਿਬ ਜੀ ਰੱਖ ਕੇ ਇਸ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਧਰਮਸ਼ਾਲਾ ਵਿੱਚ ਆਪ ਰਾਜੇ। ਇਉਂ ਜਿਹੜੀ ਗੁਰਸਿੱਖਾਂ ਦੀ ਪਰਖ ਕੀਤੀ ਇਸੇ ਤਰ੍ਹਾਂ ਫਿਰ ਸੁਲੱਖਣੀ ਜੀ ਦੇ ਕਹਿਣ ਕਰਕੇ ਵੀ ਮਹਾਰਾਜ ਤੁਸੀਂ ਇਹਨੂੰ ਸਭ ਕੁਛ ਦੇਈ ਜਾ ਰਹੇ ਹੋ, ਲਹਿਣਾ ਜੀ ਦਾਸ ਨੂੰ ਤੁਹਾਡੇ ਪੁੱਤਰ ਕੀ ਕਰਨਗੇ, ਇਹਨਾਂ ਨੂੰ ਵੀ ਕੁਛ ਦਿਓ। ਮਹਾਰਾਜ ਕਹਿੰਦੇ ਵੀ ਇਹ ਸਾਡਾ ਕੋਈ ਵਚਨ ਤਾਂ ਮੰਨਦੇ ਨਹੀਂ ਹੈ। ਕਹਿੰਦੇ ਨਹੀਂ ਮਹਾਰਾਜ ਇਹ ਵਚਨ ਮੰਨਦੇ ਆ, ਤੁਹਾਡੀ ਆਗਿਆ ਵਿੱਚ ਹੈ, ਮੇਰੇ ਸਾਹਮਣੇ ਪਰ ਕਰਕੇ ਦੇਖੋ ਕਿਉਂ ਨਹੀਂ ਮੰਨਦੇ ਆ, ਮੈਂ ਕਿਵੇਂ ਮੰਨਾਂ ਵੀ ਤੁਹਾਤੋਂ ਆ ਕੀ ਹੈ। ਫਿਰ ਪੁੱਤਰਾਂ ਨੂੰ ਮਹਾਰਾਜ ਨੇ ਆਪਣੀ ਪਤਨੀ ਦੇ ਸਾਹਮਣੇ ਪਰਖ ਪਰਖ ਕੇ ਦਿਖਾਇਆ ਸੀ। ਉਹ ਵੀ ਕੁਝ ਪ੍ਰਸੰਗ ਇਸ ਤਰ੍ਹਾਂ ਅੱਗੇ ਪ੍ਰੀਖਿਆ ਦੇ ਆਏ ਹਨ। ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਜੋ ਸਵੈ ਸਰੂਪ ਹੈ, ਸਰਚਿਤ ਆਨੰਦ ਸਰੂਪ ਹੈ, ਉਹ ਜਨਾਇਆ ਆਪਣਾ ਆਪਾ ਜਨਾਇਆ, ਆਪਣੇ ਆਪੇ ਦੀ ਲਖਤਾ ਕਰਾਈ। ਉਹ ਕਵੀ ਸੰਤੋਖ ਸਿੰਘ ਜੀ ਨੇ ਕੁਝ ਵਿਦਾਂਤ ਮਤ ਅਨੁਸਾਰ ਸਾਰਾ ਇਹ ਪ੍ਰਸੰਗ ਲਿਖਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਿਹੜਾ ਕੋਈ ਇਸ ਤਰ੍ਹਾਂ ਬਖਸ਼ਿਸ਼ ਕਰਨੀ ਸੀ ਉਹਨੂੰ ਵਿਦਾਂਤ ਅਨੁਸਾਰ ਕੋਈ ਉਪਦੇਸ਼ ਰੂਪ ਦੇ ਕੇ ਨਹੀਂ ਕਰਦੇ ਸਨ। ਉਹ ਤਾਂ ਨਾਨਕ ਨਦਰੀ ਨਜ਼ਰ ਨਿਹਾਲ, ਜਿਨਕੋ ਨਜ਼ਰ ਕਰਮ ਤਿਨਕਾਰ, ਬਸ ਮੇਹਰ ਦੀ ਨਿਗਾਹ ਕਰਕੇ ਨਿਹਾਲ ਕਰਦੇ ਸਨ। ਪਰ ਕਵੀ ਜੀ ਵਿਦਾਂਤ ਮਤ ਸਾਖ ਮਤ ਇਹ ਬਹੁਤ ਕੁਛ ਪੜ੍ਹੇ ਲਿਖੇ ਸੀ, ਜਿਸ ਕਰਕੇ ਫਿਰ ਜਿੱਥੇ ਕਿੱਥੇ ਉਹਨਾਂ ਦਾ ਦਾਕਾ ਲੱਗ ਜਾਂਦਾ, ਆਪਣੀ ਜਿਹੜੀ ਇਹ ਵਿਦਿਆ ਪੜ੍ਹੀ ਹੈ ਭੋਜਨ ਆ ਜਾਂਦੇ ਆ ਵਿਦਵਾਨਾਂ ਨੂੰ। ਇਸ ਤਰ੍ਹਾਂ ਹੁਣ ਅੱਗੇ ਪ੍ਰਸੰਗ ਜਿਵੇਂ ਵਿਦਾਂਤ ਮਤ ਅਨੁਸਾਰ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹਿ ਕੇ ਲਹਿਣਾ ਜੀ ਨੂੰ ਬ੍ਰਹਮ ਗਿਆਨ ਬਖਸ਼ਿਆ, ਆਪਣੇ ਆਪੇ ਦੀ ਲਖਤਾ ਕਰਾਈ, ਉਹ ਕੁਝ ਪ੍ਰਸੰਗ ਆਏਗਾ। ਉਹ ਪ੍ਰਸੰਗ ਥੋੜ੍ਹਾ ਜਿਹਾ ਬਹੁਤ ਸੁੱਖ ਮਤ ਦੇ ਨਾਲ ਹੀ ਸੁਣਨ ਯੋਗ ਹੈ, ਧਿਆਨ ਨਾਲ ਸੁਣਨ ਯੋਗ ਹੈ, ਇਸ ਕਰਕੇ ਉਹ ਆਪਾਂ ਕੱਲ੍ਹ ਨਹੀਂ ਪ੍ਰਾਰੰਭ ਕਰ ਲਵਾਂਗੇ। ਕਿਉਂਕਿ ਆਮ ਜਿਵੇਂ ਆ ਸਾਖੀ ਜੀ ਹੁੰਦੀ ਇਹਦੀ ਤਾਂ ਸਮਝ ਬਹੁਤ ਸੌਖੀ ਪੈਂਦੀ ਹੈ। ਇਹ ਜਿਹੜਾ ਵਚਨ ਵਿਲਾਸ ਹੈ ਵੇਦਾਤਮਾ ਅਨੁਸਾਰ ਕਵੀ ਜੀ ਨੇ ਕਹੇ ਕਰਾਏ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਉਹ ਥੋੜ੍ਹੇ ਜਿਹੇ ਸੁੱਖ ਮਤ ਨਾਲ ਸਮਝ ਵਰਤ ਰਹੇ ਹਨ। ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਹੀ ਪ੍ਰਾਰੰਭ ਗੁਣਾ ਕਰ ਲਵਾਂਗੇ। ਅਜੇ ਤੀ ਸਮਾਪਤੀ ਹੈ ਜੀ। ਇਸ ਪ੍ਰਕਾਰ ਕਹਿ ਸੁਖ ਦਾ ਬਾਨੀ, ਗਮਨ ਕੀਨ ਪੁਰ ਕੋ ਗੁਣ ਖਾਨੇ, ਧਰਮ ਸਾਲ ਮਹਿਆਨ ਬਿਰਾਜੇ, ਜਿਨਕੇ ਦਰਸ਼ਨ ਤੇ ਦੁਖ ਭਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂਕੇ ਸਦਾ ਭਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋ। ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾ ਜਿਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ